ਆਕਲੈਂਡ ਵਿੱਚ ਵਸਦੇ ਵਾਲੀਆ ਪਰਿਵਾਰ ਨੂੰ ਆਪਣੇ ਬੱਚੇ ਵਾਸਤੇ 27 ਸਾਲਾ ਸਿੱਖ ਖੱਤਰੀ ਲੜਕਾ ਹੈ। 5 ਫੁੱਟ 11 ਇੰਚ ਕੱਦ, ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਬੀਟੈਕ ਅਤੇ ਐਨਰਜੀ ਮੈਨੇਜਮੈਂਟ ਵਿੱਚ MBA ਕਰਨ ਉਪਰੰਤ ਗੁੜਗਾਓਂ ਭਾਰਤ ਵਿੱਚ ਵਧੀਆ ਰੁਤਬੇ ਦੀ ਨੌਕਰੀ ਕਰ ਰਿਹਾ ਹੈ। ਪਿਛੋਕੜ ਇਸ ਲੜਕੇ ਦਾ ਯਮੁਨਾਨਗਰ ਤੋਂ ਹੈ। ਰਿਸ਼ਤਾ ਕਰਨ ਦੇ ਲਈ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦੇ ਪਰਮਾਨੈਂਟ ਰੈਜੀਡੈਂਟ ਲੜਕੀ ਦੀ ਭਾਲ ਹੈ, ਜਦੋਂ ਕਿ ਜਾਤ ਪਾਤ ਦਾ ਕੋਈ ਬੰਧਨ ਨਹੀਂ। ਲੜਕੇ ਦੇ ਅੰਕਲ ਹੁਣਾਂ ਦੇ ਨਾਲ 02111333119 ਉੱਤੇ ਫੋਨ ਜਾਂ ਟੈਕਸਟ ਰਾਹੀਂ ਰਾਬਤਾ ਕਰ ਸਕਦੇ ਹੋ, ਜਾਂ ਫਿਰ ਉਹਨਾਂ ਨੂੰ ਈਮੇਲ ਰਾਹੀਂ brajinder11@yahoo.co.nz ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। 11 ਸਾਲ ਦੀ ਉਮਰ ਦੇ ਲੜਕੇ ਜਿਹੜੇ ਕਿ 2005 ਦੇ ਵਿੱਚ ਬੋਰਨ ਹੋਏ ਹੋਣ, ਪਾਪਾ ਟੋਇਟੋਏ AFC ਵਾਰੀਅਰਸ ਟੀਮ ਨੂੰ ਜੁਆਇਨ ਕਰ ਸਕਦੇ ਨੇ। ਤੁਸੀਂ ਐਤਵਾਰ ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਪਾਪਾ ਟੋਇਟੋਏ AFC ਗਰਾਊਂਡਸ ਵਿਖੇ ਪਹੁੰਚ ਕੇ ਕੋਚ ਵਿਕਾਸ਼ ਹੁਣਾਂ ਦੇ ਨਾਲ ਮੁਲਾਕਾਤ ਕਰ ਸਕਦੇ ਹੋ। ਇਹ ਗਰਾਊਂਡਸ ਨੰਬਰ 25 ਚੈਸਟਨਟ ਰੋਡ ਪਾਪਾ ਟੋਏ ਵਿਖੇ ਨੇ। ਜ਼ਿਆਦਾ ਜਾਣਕਾਰੀ ਲਈ ਤੁਸੀਂ 02751228024 ਦੇ ਉੱਤੇ ਕੋਚ ਵਿਕਾਸ਼ ਦੇ ਨਾਲ ਰਾਬਤਾ ਕਰ ਸਕਦੇ ਹੋ। ਰੇਡੀਓ ਸਪਾਈਸ ਤੇ ਕਮਿਊਨਿਟੀ ਜਾਣਕਾਰੀਆਂ ਬਿਲਕੁਲ ਫ੍ਰੀ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ। ਜੇ ਤੁਹਾਡੇ ਕੋਲ ਵੀ ਭਾਈਚਾਰੇ ਦੇ ਨਾਲ ਕੋਈ ਸੰਬੰਧਿਤ ਜਾਣਕਾਰੀ ਹੈ ਤਾਂ ਤੁਸੀਂ ਰੇਡੀਓ ਸਪਾਈਸ ਦੀ ਈਮੇਲ info@radiospice.co.nz ਤੇ ਈਮੇਲ ਕਰ ਸਕਦੇ ਹੋ, ਜਾਂ ਫਿਰ 02140962622 ਤੇ ਟੈਕਸਟ ਵੀ ਕਰ ਸਕਦੇ ਹੋ। ਰੇਡੀਓ ਸਪਾਈਸ ਦੀ ਮੈਨੇਜਮੈਂਟ ਦੇ ਨਾਲ ਸੰਪਰਕ ਕਰਨ ਦੇ ਲਈ ਤੁਸੀਂ 02108136364 ਜਾਂ ਫਿਰ 02140962622 ਤੇ ਸੰਪਰਕ ਕਰ ਸਕਦੇ ਹੋ। ਉਹ ਸੋਨੂ ਦੀ ਮੰਮੀ, ਅੱਜ ਸੋਨੂ ਦਾ ਜਨਮ ਦਿਨ ਹੈ ਤੇ ਕੀ ਤਿਆਰੀ ਹੈ ਸ਼ਾਮ ਦੀ? ਹਾਂਜੀ ਹਾਂਜੀ, ਤਿਆਰੀ ਪੂਰੀ ਹੈ ਜੀ। ਕਹਿ ਦਿੱਤਾ ਸੋਨੂ ਦੇ ਦੋਸਤਾਂ ਨੂੰ ਸ਼ਾਮ ਨੂੰ ਆਣ ਨੂੰ। ਭਾਗਵਾਨੇ, ਮੈਂ ਤਿਆਰੀ ਦੀ ਗੱਲ ਪੁੱਛੀ, ਉਹਦੀ ਕੋਈ ਟੈਨਸ਼ਨ ਹੀ ਨਹੀਂ। ਬਸ ਜਾਣਾ ਪੱਲਾ ਫਰੈਸ਼ ਬੇਕ ਹਾਊਸ ਦੇ ਤੇ ਸਭ ਕੁਝ ਲੈ ਆਣਾ ਖਾਣ ਪੀਣ ਨੂੰ, ਕਿਉਂਕਿ ਉੱਥੇ ਸਭ ਵੈਰਾਈਟੀਜ਼ ਨੇ ਜਿਵੇਂ ਪੇਸਟਰੀਜ਼, ਬਿਸਕਿਟਸ, ਕੁਕੀਜ਼, ਜੀਰਾ ਪਫ, ਕੇਕ ਰਸ, ਦੇਸੀ ਘੀ ਦੇ ਆਟੇ ਵਾਲੇ ਬਿਸਕਿਟਸ, ਪਫਸ, ਕੇਕਸ, ਕਪਕੇਕਸ, ਵੈਜੀਟੇਰੀਅਨ ਆਈਟਮਸ, ਐਗਲੈਸ ਕੇਕਸ, ਪੇਸਟਰੀਜ਼, ਕੁਲਚੇ, ਬਨ ਤੇ ਹੋਰ ਵੀ ਬਹੁਤ ਕੁਝ। ਨਾਲੇ ਨਿਊਜ਼ੀਲੈਂਡ ਬਟਰ ਤੇ ਫਰੈਸ਼ ਕਰੀਮ ਯੂਜ਼ ਕਰਦੇ ਨੇ। ਕੁਆਲਿਟੀ ਬੇਕਡ ਗੁਡਸ, ਅਫੋਰਡੇਬਲ ਪ੍ਰਾਈਸਿਸ, ਪੱਲਾ ਫਰੈਸ਼ ਬੇਕ ਹਾਊਸ, 11 ਰੰਗੀ ਟੋਟੋ ਰੋਡ, ਪਾਪਾ ਟੋਇਟੋਏ। ਫਾਰ ਮੋਰ ਇਨਫੋਰਮੇਸ਼ਨ ਕਾਲ 09278-1774। ਯਾਰ ਤੰਗ ਕਰ ਮਾਰਿਆ ਮੈਨੂੰ ਇਸ ਗੱਡੀ ਨੇ, ਮੈਂ ਤਾਂ ਮਕੈਨਿਕਾਂ ਦੇ ਚੱਕਰ ਮਾਰ ਮਾਰ ਕੇ ਹੰਭ ਗਿਆ। ਇਹ ਗੱਡੀ ਦਾ ਹੀ ਨਹੀਂ ਮਕੈਨਿਕ ਦਾ ਵੀ ਨੁਕਸ ਹੋ ਸਕਦਾ ਹੈ। ਜਿਵੇਂ ਬਿਮਾਰ ਹੋਣ ਤੇ ਅਸੀਂ ਕਿਸੇ ਚੰਗੇ ਡਾਕਟਰ ਕੋਲ ਜਾਂਦੇ ਹਾਂ, ਉਵੇਂ ਗੱਡੀ ਵੀ ਉਸੇ ਮਕੈਨਿਕ ਕੋਲ ਲੈ ਕੇ ਜਾਣੀ ਚਾਹੀਦੀ ਹੈ ਜਿਸ ਦੇ ਨਾਮ ਤੇ ਸਾਰੇ ਭਰੋਸਾ ਕਰਦੇ ਨੇ। ਪਰ ਉਹ ਹੈ ਕੌਣ? ਜੋਸ਼ੀ ਆਟੋਮੋਟਿਵ ਐਂਡ ਟਾਇਰਸ ਵਾਲੇ ਨਵੀਨ ਜੋਸ਼ੀ। ਇਹ ਹਰ ਪ੍ਰਕਾਰ ਦੀਆਂ ਮਕੈਨਿਕਲ ਰਿਪੇਅਰਸ ਕਰਦੇ ਨੇ। ਵਾਫ ਅਤੇ ਸਰਵਿਸਿੰਗ ਤੋਂ ਇਲਾਵਾ ਇੱਥੇ ਤੁਹਾਨੂੰ ਗੱਡੀਆਂ ਦੇ ਵਧੀਆ ਕੁਆਲਿਟੀ ਟਾਇਰਸ ਵੀ ਮਿਲਣਗੇ। ਟੈਕਸੀ ਡਰਾਈਵਰ ਵੀਰਾਂ ਲਈ ਖਾਸ ਡਿਸਕਾਊਂਟ। ਐਡਰੈਸ ਦੱਸੋਗੇ ਪਲੀਜ਼? ਐਡਰੈਸ ਹੈ 11C ਬੇਕਰਫੀਲਡ ਪਲੇਸ, ਮੈਨਕੋ, ਓਪੋਜ਼ਿਟ ਬੇਕਰਫੀਲਡ ਮੈਡੀਕਲ ਸੈਂਟਰ। ਕਾਲ ਕਰੋ ਨਵੀਨ ਜੋਸ਼ੀ ਨੂੰ 262-42-79 ਤੇ। ਜੋਸ਼ੀ ਆਟੋਮੋਟਿਵ ਐਂਡ ਟਾਇਰਸ। ਮੇਰੇ ਪਾਰ ਬੰਗਲਾ ਪਵਾ ਦੇ ਹਾਨਿਆ। ਬੜੇ ਗਾਣੇ ਸ਼ਾਣੇ ਗਾਏ ਜਾ ਰਹੇ ਨੇ, ਕੀ ਗੱਲ? ਮੈਂ ਗਾਣੇ ਵੀ ਨਾ ਗਾਵਾਂ, ਸੋਹਣੇ ਘਰ ਦਾ ਸੁਪਨਾ ਵੀ ਤੇ ਪੂਰਾ ਹੋਏਗਾ ਹੀ ਕਦੇ। ਸੁਪਨਾ ਪੂਰਾ ਹੋਣ ਦਾ ਟਾਈਮ ਆ ਗਿਆ ਹੈ, ਆ ਵੇਖ ਆਪਣੇ ਸੁਪਨਿਆਂ ਦਾ ਸੰਸਾਰ। ਹਾਏ ਕਿੰਨਾ ਸੋਹਣਾ ਘਰ! ਇਹ ਸਾਰਾ ਕਮਾਲ ਹੈ ਹਾਰਵਿਜ਼ ਰੀਅਲ ਸਟੇਟ ਦੀ ਸੁਪਰ ਸਟਾਰ ਟੀਮ ਦਾ। ਉਹ ਤੁਹਾਡੀ ਜ਼ਰੂਰਤਾਂ ਦੇ ਅਨੁਸਾਰ ਤੁਹਾਨੂੰ ਵਾਜਿਬ ਕੀਮਤਾਂ ਤੇ ਨਵੇਂ ਘਰ ਲੈ ਵੀ ਦਿੰਦੇ ਨੇ ਤੇ ਪੁਰਾਣੇ ਬਿਕਵਾ ਵੀ ਦਿੰਦੇ ਨੇ ਚੰਗੀਆਂ ਕੀਮਤਾਂ ਤੇ। ਮੈਨੂੰ ਵੀ ਏਦਾਂ ਦਾ ਹੀ ਘਰ ਲੈ ਕੇ ਦੋ। ਚੱਲ ਮੈਂ ਤੈਨੂੰ ਲੈ ਕੇ ਚੱਲਦਾ ਹਾਂ ਹਾਰਵਿਜ਼ ਦੇ ਰਿੱਕੀ ਸਿੰਘ ਐਂਡ ਟੀਮ ਕੋਲ, ਉਹਨਾਂ ਦੇ 145 ਗ੍ਰੇਟ ਸਾਊਥ ਰੋਡ, ਪਾਪਾ ਟੋਇਟੋਏ ਆਫਿਸ ਵਿੱਚ। ਕਾਲ ਕਰੋ 09215-4969 ਤੇ ਵੈਬਸਾਈਟ ਲਈ ਲੌਗਇਨ ਕਰੋ www.harvispapatoyotoy.co.nz। ਜੇ ਇਜ਼ੀਲੀ ਜਾਣਾ ਚਾਹੁੰਦੇ ਹੋ ਟੂਰ ਤੇ ਬਾਹਰ, ਜੇ ਮਨੀ ਟ੍ਰਾਂਸਫਰ ਵੀ ਕਰਵਾਉਣੀ ਹੈ ਮੇਰੇ ਯਾਰ, 에ਅਰ ਟਿਕਟਸ ਲਈ ਜੇ ਤੁਸੀਂ ਉਹ ਕਾਲੇ, ਟ੍ਰੈਵਲ ਇੰਸ਼ੋਰੈਂਸ ਤੇ ਵੀ ਇਹ ਮਸ਼ਹੂਰ ਨੇ ਵਾਲੇ। ਇਹ ਤੁਹਾਨੂੰ 에ਅਰ ਟਿਕਟਸ, ਟੂਰ ਪੈਕੇजेस, ਟ੍ਰੈਵਲ ਇੰਸ਼ੋਰੈਂਸ, ਮਨੀ ਟ੍ਰਾਂਸਫਰ, ਇੰਡੋ ਕੈਨੇਡੀਅਨ ਬੱਸ ਟਿਕਟਸ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। ਇੰਡੋ ਕੀਵੀ ਟ੍ਰੈਵਲ ਬ੍ਰੋਕਰਸ, 158 ਕੋਲਮਾਰ ਰੋਡ, ਪਾਪਾ ਟੋਏ, ਜਸਟ ਫ੍ਰੈਸ਼ ਸੁਪਰ ਮਾਰਕੀਟ ਦੇ ਅੰਦਰ, ਨੀਅਰ ਦਸ਼ਮੇਸ਼ ਦਰਬਾਰ, ਗੁਰੂ ਘਰ। ਤੁਸੀਂ ਕਾਲ ਕਰ ਸਕਦੇ ਹੋ ਨੇਸ਼ਨ ਵਾਈਡ ਟੋਲ ਫ੍ਰੀ ਨੰਬਰ ਤੇ 0800-030-3939। ਖੁਸ਼ ਆਮਦੀਦ ਜੀ ਆਇਆਂ ਨੂੰ। ਅੱਜ ਐਤਵਾਰ ਦੀ ਸ਼ਾਮ 14 ਅਗਸਤ ਨੂੰ ਮੈਂ ਹਰਚੇਤ ਪ੍ਰੋਗਰਾਮ ਸੰਡੇ ਈਵਨਿੰਗ ਵਿਦ ਹਰਚੇਤ ਲੈ ਕੇ ਹਾਜ਼ਰ ਹੋ ਗਈ ਹਾਂ ਰੇਡੀਓ ਸਪਾਈਸ ਦੀਆਂ ਤਰੰਗਾਂ ਤੋਂ। ਪਿਛਲੇ ਹਫ਼ਤੇ ਸਾਡਾ ਪਲੇਠਾ ਪ੍ਰੋਗਰਾਮ ਸੀ ਅਤੇ ਅੱਜ ਇਹ ਮੇਰਾ ਦੂਸਰੀ ਸਾਂਝ ਹੈ ਐਤਵਾਰ ਦੇ ਦਿਨ ਤੁਹਾਡੇ ਨਾਲ। ਅਤੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਠੀਕ 8 ਵਜੇ ਸਰਮੌਰ ਪੱਤਰਕਾਰ ਜਤਿੰਦਰ ਪੰਨੂ ਹੋਰਾਂ ਦੇ ਨਾਲ ਗੱਲਾਂ ਬਾਤਾਂ ਲਾਈਵ ਅਸੀਂ ਹਰੇਕ ਐਤਵਾਰ ਕਰਦੇ ਹਾਂ 8 ਵਜੇ ਤੋਂ ਲੈ ਕੇ 9 ਵਜੇ ਤੱਕ। ਉਹ ਤਬਸਰਾ ਕਰਦੇ ਨੇ ਖ਼ਬਰਾਂ 'ਤੇ, ਪੰਜਾਬ ਦੇ ਕੀ ਹਾਲਾਤ ਨੇ, ਪੰਜਾਬ ਤੋਂ ਜਿਹੜੀਆਂ ਖ਼ਬਰਾਂ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਉਹਨਾਂ ਦੀ ਰਾਏ, ਅਤੇ ਉਹ ਆਪਣੇ ਵਿਚਾਰ ਦਿੰਦੇ ਨੇ। ਤੁਹਾਡੇ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਉਹ ਹਮੇਸ਼ਾ ਦਿੰਦੇ ਨੇ। ਅਤੇ ਨਾਲ ਦੀ ਨਾਲ ਅਸੀਂ ਸਥਾਨਕ ਖ਼ਬਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਉਂਦੇ ਹਾਂ। ਪਰਮਿੰਦਰ ਸਿੰਘ ਹੋਰੀ ਹਰੇਕ ਹਫ਼ਤੇ ਸਥਾਨਕ ਖ਼ਬਰਾਂ 'ਤੇ ਤਬਸਰਾ ਕਰਦੇ ਨੇ, ਪਰ ਅੱਜ ਕਿਸੇ ਕਾਰਨ ਉਹ ਥੋੜ੍ਹੇ ਜਿਹੇ ਵਿਅਸਤ ਨੇ, ਕਾਫ਼ੀ ਰੁਝੇਵੇਂ ਨੇ ਅੱਜ ਉਹਨਾਂ ਦੇ। ਸੋ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗੀ ਕਿ ਸਥਾਨਕ ਪੱਧਰ 'ਤੇ ਜਿਹੜੀਆਂ ਖ਼ਬਰਾਂ ਨੇ ਨਿਊਜ਼ੀਲੈਂਡ ਦੇ ਵਿੱਚ ਕਿੱਥੇ ਕਿੱਥੇ ਕੀ ਵਾਪਰਿਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਾਂ। ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਜਾਂ ਕੋਈ ਖ਼ਬਰ ਹੋਵੇ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੋ ਤਾਂ ਵੀ ਜੀ ਆਇਆਂ ਨੂੰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜਿੰਨੀਆਂ ਵੀ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੋ ਜਾਂ ਫਿਰ ਖ਼ਬਰਾਂ ਜਾਂ ਕੁਝ ਪੁੱਛਣਾ ਚਾਹੋ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ। ਸਾਡੇ ਨਾਲ ਸੰਪਰਕ ਕਰਨ ਦੇ ਲਈ ਫੋਨ ਲਾਈਨ 'ਤੇ ਕਾਲ ਕੀਤਾ ਜਾ ਸਕਦੀ ਹੈ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਈਮੇਲ ਐਡਰੈਸ info@radiospice.co.nz ਹੈ। ਅਤੇ ਜੇਕਰ ਤੁਸੀਂ ਫੋਨ ਲਾਈਨ ਦੇ ਰਾਹੀਂ ਰਾਬਤਾ ਕਰਨਾ ਹੈ ਤਾਂ 97920 ਅਤੇ 5513429 ਸਾਡੀਆਂ ਫੋਨ ਲਾਈਨਸ ਨੇ। ਇਹ ਦੋਨੋਂ ਨੰਬਰ ਜੇਕਰ ਤੁਸੀਂ ਡਾਇਲ ਕਰਨੇ ਨੇ ਔਕਲੈਂਡ ਤੋਂ ਬਾਹਰੋਂ ਤਾਂ 9 ਔਕਲੈਂਡ ਦਾ ਕੋਡ ਤੁਹਾਨੂੰ ਡਾਇਲ ਕਰਨਾ ਪਵੇਗਾ, ਨਾਲ ਦੇ ਨਾਲ 64 ਨਿਊਜ਼ੀਲੈਂਡ ਦਾ ਕੋਡ ਹੈ। ਔਕਲੈਂਡ ਤੋਂ ਬਾਹਰੋਂ ਨਿਊਜ਼ੀਲੈਂਡ ਦੇ ਹੋਰ ਸ਼ਹਿਰਾਂ 'ਚੋਂ ਜੇਕਰ ਤੁਸੀਂ ਸਾਨੂੰ ਸੁਣ ਰਹੇ ਹੋ ਅਤੇ ਫ੍ਰੀ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ, ਟੋਲ ਫ੍ਰੀ ਨੰਬਰ ਹੈ ਤੁਹਾਡੇ ਲਈ 0800 030 398, ਯਾਨੀ ਕਿ 0800 030 398। ਇਸ ਤੋਂ ਇਲਾਵਾ ਜੇਕਰ ਤੁਸੀਂ ਮੋਬਾਈਲ ਐਪਸ 'ਤੇ ਸਾਨੂੰ ਸੁਣ ਰਹੇ ਹੋ ਆਈਫੋਨ ਤੋਂ ਜਾਂ ਫਿਰ ਕਿਸੇ ਵੀ ਹੋਰ ਸਮਾਰਟਫੋਨ ਤੋਂ, ਤਾਂ ਤੁਸੀਂ ਸਾਨੂੰ ਇੰਸਟੈਂਟਲੀ ਮੈਸੇਜ ਭੇਜ ਸਕਦੇ ਹੋ ਟਿਊਨ ਇਨ ਰੇਡੀਓ ਤੋਂ ਜਾਂ ਫਿਰ ਸਾਡੀ ਵੈਬਸਾਈਟ ਤੋਂ ਸੁਣ ਰਹੇ ਹੋ ਤਾਂ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਅਤੇ ਜਿਹੜੇ ਸਰੋਤੀ ਰੇਡੀਓ ਸੈੱਟ 'ਤੇ ਰਾਹੀਂ ਸੁਣ ਰਹੇ ਨੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। 7:30 ਦੇ ਕਰੀਬ ਮੈਂਬਰ ਪਾਰਲੀਮੈਂਟ ਡਾਕਟਰ ਪਰਮਜੀਤ ਪਰਮਾਰ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ, ਪਾਰਲੀਮੈਂਟ ਦੀ ਅਪਡੇਟ ਵੀ ਉਹਨਾਂ ਤੋਂ ਲੈਂਦੇ ਚੱਲਾਂਗੇ, ਨਾਲ ਦੀ ਨਾਲ ਸਥਾਨਕ ਕਿਉਂਕਿ ਇਲੈਕਸ਼ਨਸ ਨਜ਼ਦੀਕ ਨੇ ਅਤੇ ਲੋਕਲ ਬੋਰਡ ਦੀਆਂ ਇਲੈਕਸ਼ਨਸ ਦੇ ਮੱਦੇਨਜ਼ਰ ਜਿੱਥੇ ਪੰਜਾਬੀ ਭਾਈਚਾਰੇ ਦੇ ਵਿੱਚ ਇਸ ਵਾਰ ਕਾਫੀ ਉਤਸ਼ਾਹ ਹੈ, ਉਮੀਦਵਾਰ ਸਾਡੇ ਭਾਈਚਾਰੇ ਤੋਂ ਜਿਹੜੇ ਕਾਫੀ ਖੜ੍ਹੇ ਹੋਏ ਨੇ, ਇਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਵੀ ਬਣਦਾ। ਅਤੇ ਮੇਰੇ ਖਿਆਲ ਹੈ ਕਿ ਰਜਿਸਟ੍ਰੇਸ਼ਨ ਜੇਕਰ ਤੁਸੀਂ ਵੋਟਾਂ ਦੇ ਲਈ ਨਹੀਂ ਕਰਵਾਈ ਸੀ ਤਾਂ ਹੁਣ ਤੱਕ ਵੈਸੇ ਉਮੀਦ ਕਰਦੀ ਹਾਂ ਸਾਰੇ ਸਰੋਤੇ ਕਰਵਾ ਚੁੱਕੇ ਹੋਣਗੇ, ਕਿਉਂਕਿ ਹੁਣ ਇਸ ਤੋਂ ਬਾਅਦ ਰਜਿਸਟਰ ਕਰਨਾ ਸ਼ਾਇਦ ਔਖਾ ਹੋਏਗਾ ਕਿਉਂਕਿ ਮਿਡ ਅਗਸਤ ਤੱਕ ਹੀ ਰਜਿਸਟ੍ਰੇਸ਼ਨ ਜਿਹੜੀਆਂ ਤੁਸੀਂ ਕਰਵਾ ਸਕਦੇ ਸੀ। ਨਾਲ ਦੀ ਨਾਲ ਅਸੀਂ ਹੋਰ ਕੁਝ ਗੱਲਾਂ ਬਾਤਾਂ ਓਲੰਪਿਕਸ ਖੇਡਾਂ ਦੇ ਬਾਰੇ ਵੀ ਕਰਾਂਗੇ ਅਤੇ ਪੰਨ ਸਾਹਿਬ ਹੋਰਾਂ ਦੇ ਨਾਲ ਗੱਲਬਾਤ 8 ਵਜੇ ਦੇ ਕਰੀਬ ਹੋਏਗੀ। ਸ਼ੁਰੂਆਤ ਅਸੀਂ ਇੱਕ ਗੀਤ ਦੇ ਨਾਲ ਕਰਦੇ ਹਾਂ, ਬੜੇ ਖੂਬਸੂਰਤ ਟੱਪੇ ਨੇ ਇੱਕ ਆਉਣ ਵਾਲੀ ਫਿਲਮ ਹੈ ਉਸ ਦੇ ਵਿੱਚੋਂ, ਅਤੇ ਇਸ ਦੇ ਨਾਲ ਨਾਲ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਗਗਨਦੀਪ ਹੋਰਾਂ ਨੂੰ ਵੀ ਕਰਾਂਗੀ ਅਤੇ ਕੁਝ ਹੋਰ ਗੱਲਾਂ ਬਾਤਾਂ, ਕੁਝ ਖ਼ਬਰਾਂ ਨਿਊਜ਼ੀਲੈਂਡ ਦੀਆਂ, ਕੁਝ ਆਸਟ੍ਰੇਲੀਆ ਦੀਆਂ ਅਤੇ ਕੁਝ ਭਾਰਤ ਦੀਆਂ ਖ਼ਬਰਾਂ ਤੁਹਾਡੇ ਤੱਕ ਪਹੁੰਚਾਈਆਂ ਜਾਣਗੀਆਂ। ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦਿੰਦੇ ਰਹਿਣਾ 2 ਘੰਟੇ ਦੇ ਇਸ ਪ੍ਰੋਗਰਾਮ ਦੇ ਦੌਰਾਨ। ਪਿਆਰ ਕਰਦੇ ਦਿਲ ਸੜਦੇ ਨੇ ਲੋਕਾਂ ਦੇ, ਓਏ ਦਿਲ ਸੜਦੇ ਨੇ ਲੋਕਾਂ ਦੇ। ਜਗ ਖਸਮਾਂ ਨੂੰ ਖਾਵੇ ਨੀ, ਜਗ ਖਸਮਾਂ ਨੂੰ ਖਾਵੇ ਨੀ, ਲਿਖੀਆਂ ਲੇਖਾਂ ਦਿਆ ਰੱਬ ਆਪ ਮਿਲਾਵੇ ਨੀ। ਸਾਧੂ ਗੁਰਸੇਵਕ ਸਿੰਘ ਹੋਰਾਂ ਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ, ਅਤੇ ਇਹ ਟੱਪੇ ਤੁਸੀਂ ਸੁਣੇ ਇੱਕ ਫਿਲਮ ਜਿਹੜੀ ਆਏਗੀ ਬਹੁਤ ਜਲਦ, ਅਤੇ ਇਸ ਫਿਲਮ ਦੇ ਵਿੱਚ ਇਹ ਟੱਪੇ ਨੇ, ਵੈਸੇ ਟੱਪੇ ਤਾਂ ਪੁਰਾਣੇ ਨੇ ਪਰ ਨਵੇਂ ਅੰਦਾਜ਼ ਦੇ ਵਿੱਚ ਗਾਏ ਗਏ ਨੇ। ਖੈਰ ਕੁਝ ਲੋਕ ਰੰਗ ਪੰਜਾਬ ਦੇ ਐਸੇ ਨੇ ਜਿਹੜੇ ਸਾਡੇ ਜ਼ਿਹਨ ਦੇ ਵਿੱਚ ਵੱਸ ਜਾਂਦੇ ਨੇ ਅਤੇ ਹਮੇਸ਼ਾ ਵੱਸਦੇ ਰਹਿੰਦੇ ਨੇ, ਇਹ ਉਹਨਾਂ ਰੰਗਾਂ 'ਚੋਂ ਇੱਕ ਰੰਗ ਹੈ। ਅਤੇ ਗੁਰਸੇਵਕ ਜੀ ਨੇ ਜੱਗੀ ਮਾਨ ਹੋਰਾਂ ਨੂੰ ਵੀ ਯਾਦ ਕੀਤਾ, ਜ਼ਰੂਰ ਤੁਹਾਡਾ ਸੁਨੇਹਾ ਉਹਨਾਂ ਤੱਕ ਪੁੱਜਦਾ ਕਰ ਦਿਆਂਗੇ ਜੀ। ਅਤੇ ਪ੍ਰੋਗਰਾਮ ਦੇ ਵਿੱਚ ਜੇਕਰ ਗੱਲ ਕਰੀਏ ਬੀਤੇ ਹਫ਼ਤੇ ਦੀ, ਅਤੇ ਬੀਤੇ ਹਫ਼ਤੇ ਕਾਫੀ ਬਿਜ਼ੀ ਇਹ ਜਿਹੜਾ ਵੀਕ ਰਿਹਾ। ਸ਼ੁੱਕਰਵਾਰ ਦੇ ਸ਼ਾਮ ਸਤਿੰਦਰ ਸਰਤਾਜ ਹੋਰੀ ਵੋਡਾਫੋਨ ਇਵੈਂਟ ਸੈਂਟਰ ਦੇ ਵਿੱਚ ਲਾਈਵ ਉਹਨਾਂ ਦਾ ਕੌਨਸਰਟ ਰਿਹਾ, ਬਹੁਤ ਹੀ ਸਕਸੈਸਫੁਲ ਸ਼ੋਅ ਰਿਹਾ, ਵਰਲਡ ਟ੍ਰੈਵਲ ਦੀ ਟੀਮ ਦੇ ਵੱਲੋਂ ਕਰਵਾਇਆ ਗਿਆ ਸੀ, ਅਤੇ ਬਹੁਤ ਹੀ ਬਿਹਤਰੀਨ ਪ੍ਰਬੰਧ ਇਸ ਸ਼ੋਅ 'ਤੇ ਸਨ। ਸਤਿੰਦਰ ਸਰਤਾਜ ਹੋਰੀ ਵੀ ਕਾਫੀ ਖੁਸ਼ ਸਨ, ਅਤੇ ਸਰੋਤੇ ਜਿਹੜੇ ਨੇ ਉਹਨਾਂ ਨੇ ਝੂਮਣ ਲਾ ਦਿੱਤੇ। ਬੇਸ਼ੱਕ ਉਹ ਬੈਠ ਕੇ ਗਾਉਂਦੇ ਨੇ, ਇੱਕ ਮਹਿਫਲ ਨੁਮਾ ਅੰਦਾਜ਼ ਦੇ ਵਿੱਚ ਉਹਨਾਂ ਦੀ ਜਿਹੜੀ ਗਾਇਕੀ ਹੈ, ਗਾਇਕੀ ਦਾ ਸਲੀਕ ਹੈ, ਸਰੋਤਿਆਂ ਨੂੰ ਹਮੇਸ਼ਾ ਤੋਂ ਪਸੰਦ ਆਉਂਦਾ ਰਿਹਾ, ਅਤੇ ਇਸ ਵਾਰ ਵੀ ਸਰੋਤਿਆਂ ਨੇ ਕਾਫੀ ਇੰਜੋਏ ਕੀਤਾ ਉਹਨਾਂ ਦਾ ਸ਼ੋਅ। ਅਤੇ ਬੀਤੇ ਕੱਲ੍ਹ ਸ਼ਨੀਵਾਰ ਦੀ ਸ਼ਾਮ ਦੇਸੀ ਰੌਕ ਸਟਾਰਸ ਲਾਈਵ ਇਨ ਕੌਨਸਰਟ ਸੀ ਇੱਥੇ। ਦੇਸੀ ਰੌਕ ਸਟਾਰਸ ਦੇ ਵਿੱਚ ਗਿੱਪੀ ਗਰੇਵਾਲ, ਕੌਰਬੀ ਅਤੇ ਨਾਲ ਦੀ ਨਾਲ ਗੁਰਪ੍ਰੀਤ ਘੁੱਗੀ ਹੋਰੀ ਪਹੁੰਚੇ ਹੋਏ ਸਨ। ਗ੍ਰੀਨ ਲੇਨ ਦੇ ਵਿੱਚ ਇਹ ਕੌਨਸਰਟ ਹੋਇਆ, ਅਤੇ ਇਹ ਵੀ ਬੜਾ ਬਿਹਤਰੀਨ ਸ਼ੋਅ ਰਿਹਾ, ਪ੍ਰਬੰਧ ਕਾਫੀ ਇਸ ਸ਼ੋਅ ਦੇ ਵੀ ਵਧੀਆ ਰਹੇ, ਅਤੇ ਸਰੋਤਿਆਂ ਨੇ ਬਹੁਤ ਇੰਜੋਏ ਕੀਤਾ। ਕੌਰਬੀ ਜਿਸ ਦੀ ਆਵਾਜ਼ ਅਸੀਂ ਅਕਸਰ ਹੀ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ, ਕਾਫੀ ਵਧੀਆ ਗਾਉਂਦੀ ਹੈ। ਅਤੇ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਹੋਰੀ ਕੱਲ੍ਹ ਸਵੇਰ ਵੇਲੇ ਸਟੂਡੀਓਜ਼ ਦੇ ਵਿੱਚ ਵੀ ਹਾਜ਼ਰ ਹੋਏ ਸਨ, ਉਹਨਾਂ ਦੇ ਨਾਲ ਗੱਲਾਂ ਬਾਤਾਂ ਸਾਡੇ ਸਰੋਤਿਆਂ ਨੇ ਵੀ ਕੀਤੀਆਂ, ਅਤੇ ਇਸ ਸ਼ੋਅ ਦਾ ਵੀ ਕਾਫੀ ਆਨੰਦ ਮਾਣਿਆ ਗਿਆ। ਖਾਸ ਕਰਕੇ ਗੁਰਪ੍ਰੀਤ ਘੁੱਗੀ ਹੋਰਾਂ ਨੂੰ ਵੀ ਸਪੋਰਟ ਕਰਨ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਪੋਰਟਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਸਨ, ਅਤੇ ਜਿਹੜੇ ਗਾਇਕ ਨੇ ਉਹਨਾਂ ਨੇ ਆਪਣੀ ਗਾਇਕੀ ਦੇ ਜਿਹੜੇ ਰੰਗ ਨੇ ਉਹ ਵੀ ਬਿਖੇਰੇ, ਅਤੇ ਜਿਹੜੇ ਦਰਸ਼ਕ ਦੇਖਣ ਪੁੱਜੇ ਹੋਏ ਸਨ ਉਹਨਾਂ ਨੇ ਨਾਲ ਨਾਲ ਇੰਜੋਏ ਵੀ ਕੀਤਾ ਤਾੜੀਆਂ ਦੇ ਨਾਲ, ਅਤੇ ਕੁਝ ਜਿਹੜੇ ਦਰਸ਼ਕ ਸਨ ਉਹ ਨੱਚਦੇ ਵੀ ਦੇਖੇ ਗਏ। ਅਤੇ ਖਬਰਾਂ ਦੀ ਜਿੱਥੋਂ ਤੱਕ ਗੱਲ ਹੈ, ਅੱਜ ਸਵੇਰ ਵੇਲੇ ਕਾਫੀ ਇੱਕ ਦੁੱਖਦਾਇਕ ਜਿਹੀ ਖਬਰ ਜਿਹੜੀ ਹੈ ਪਾਪਾ ਟੋਏ ਤੋਂ ਸੁਣਨ ਨੂੰ ਮਿਲੀ। ਅੱਜ ਤੜਕਸਾਰ ਸਵੇਰੇ 5:30 ਦੀ ਗੱਲ ਹੈ, ਪਾਪਾ ਟੋਏ ਦੇ ਵਿੱਚ ਜਿੱਥੇ ਸੈਂਟਰਲ ਐਵੀਨਿਊ ਹੈ, ਵੈਟਸਨ ਪਲੇਸ, ਇਹਨਾਂ ਦੇ ਨਜ਼ਦੀਕ ਜਿੱਥੇ ਡਾਕਟਰ ਪ੍ਰੀਤ ਹੋਰਾਂ ਦਾ ਘਰ ਹੈ, ਹੋਮਿਓਪੈਥੀ ਕਲੀਨਿਕ ਸੈਂਟਰ ਹੈ, ਇੱਕ ਟਰੱਕ ਡਰਾਈਵਰ ਸ਼ਾਇਦ ਟਰੱਕ ਨੂੰ ਸੰਭਾਲ ਨਹੀਂ ਸਕਿਆ, ਅਤੇ ਦੋ ਘਰਾਂ ਦੇ ਵਿੱਚ ਦੀ ਧੱਸਦਾ ਹੋਇਆ ਜਿਹੜਾ ਟਰੱਕ ਹੈ ਉਹ ਇਹਨਾਂ ਦੇ ਘਰ ਦੇ ਕੋਲ ਆ ਗਿਆ। ਡਰਾਈਵਰ ਕਾਫੀ ਬੁਰੀ ਤਰ੍ਹਾਂ ਦੇ ਨਾਲ ਟਰੱਕ ਦੇ ਵਿੱਚ ਫਸ ਚੁੱਕਿਆ ਸੀ, ਜਿਸ ਨੂੰ ਕੱਢਿਆ ਨਹੀਂ ਜਾ ਸਕਿਆ। ਵੈਸੇ ਸੁਰੱਖਿਆ ਅਮਲਾਂ ਨੇ ਕੋਸ਼ਿਸ਼ ਕਾਫੀ ਕੀਤੀ ਇਸ ਡਰਾਈਵਰ ਨੂੰ ਕੱਢਣ ਦੀ, ਪਰ ਇਸ ਡਰਾਈਵਰ ਦੀ ਜਾਨ ਨਹੀਂ ਬਚ ਸਕੀ, ਅਤੇ ਕਾਫੀ ਤਹਿਸ ਨਹਿਸ ਹੋਇਆ ਡਾਕਟਰ ਪ੍ਰੀਤ ਹੋਰਾਂ ਦਾ ਕਲੀਨਿਕ ਵੀ। ਅਤੇ ਇਸ ਦੇ ਉੱਤੇ ਜਿਹੜੀ ਅਪਡੇਟ ਹੈ ਉਹ ਜ਼ਰੂਰ ਕੱਲ੍ਹ ਤੱਕ ਜਿਹੜੀ ਹੋਰ ਜ਼ਿਆਦਾ ਖੁੱਲ੍ਹ ਕੇ ਆ ਜਾਏਗੀ। ਵੈਸੇ ਇਹਨਾਂ ਦੋਨਾਂ ਘਰਾਂ ਦੀ ਬਾਲਕੋਨੀ ਦੇ ਵਿੱਚ ਦੀ ਸਿੱਧਾ ਇਹ ਟਰੱਕ ਜਿਹੜਾ ਜਾ ਵੜਿਆ। ਅਜੇ ਤੱਕ ਜੇਕਰ ਦੇਖੀਏ ਅਤੇ ਜਿਨ੍ਹਾਂ ਨੇ ਇਹ ਦ੍ਰਿਸ਼ ਦੇਖਿਆ ਹੈ ਸਵੇਰ ਤੋਂ ਹੀ, ਉਹਨਾਂ ਦੇ ਦਿਮਾਗ ਦੇ ਵਿੱਚੋਂ ਅਜੇ ਤੱਕ ਵੀ ਇਹ ਦ੍ਰਿਸ਼ ਜਿਹੜਾ ਉਹ ਨਹੀਂ ਨਿਕਲਿਆ ਹੋਏਗਾ, ਕਿਉਂਕਿ ਕਾਫੀ ਖੌਫਨਾਕ ਜਿਹਾ ਤੁਹਾਨੂੰ ਫੀਲ ਹੁੰਦਾ ਹੈ ਜਦੋਂ ਇੰਨਾ ਨੁਕਸਾਨ ਹੋਇਆ ਇੱਕ ਬਿਲਡਿੰਗ ਦਾ, ਅਤੇ ਨਾਲ ਦੀ ਨਾਲ ਇੱਕ ਜਿਹੜਾ ਡਰਾਈਵਰ ਸੀ ਉਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਵਿੱਚ ਪੀਚਿਆ ਗਿਆ ਹੋਇਆ ਸੀ। ਅਤੇ ਇਸ ਦੇ ਨਾਲ ਨਾਲ ਹੋਰਨਾਂ ਖਬਰਾਂ ਦੇ ਬਾਰੇ ਵੀ ਜ਼ਰੂਰ ਚਰਚਾ ਕਰਾਂਗੇ, ਓਲੰਪਿਕਸ ਦੀ ਗੱਲ ਕਰਾਂਗੇ। ਓਲੰਪਿਕਸ ਦੇ ਨਾਲ ਨਾਲ ਪੰਜਾਬ ਤੋਂ ਜਿਹੜੀਆਂ ਖਬਰਾਂ ਨੇ, ਪੰਜਾਬ ਦੇ ਨਾਲ ਭਾਰਤ ਦੀ ਗੱਲ ਕਰ ਲਈਏ ਜਾਂ ਫਿਰ ਵਿਸ਼ਵ ਭਰ ਦੀ ਗੱਲ ਕਰ ਲਈਏ, ਇਹਨਾਂ ਸਾਰੀਆਂ ਖਬਰਾਂ 'ਤੇ ਤਬਸਰਾ ਜਤਿੰਦਰ ਪੰਨੂ ਹੋਰੀ ਠੀਕ 8 ਵਜੇ ਦੇ ਕਰੀਬ ਲੈ ਕੇ ਹਾਜ਼ਰ ਹੋ ਜਾਣਗੇ। 7:30 ਦੇ ਕਰੀਬ ਅਸੀਂ ਡਾਕਟਰ ਪਰਮਾਰ ਹੋਰਾਂ ਦੇ ਨਾਲ ਗੱਲ ਕਰਾਂਗੇ, ਜਿਹੜੇ ਲੋਕਲ ਇਲੈਕਸ਼ਨ 'ਤੇ ਵੀ ਸਾਨੂੰ ਅਪਡੇਟਸ ਦੇਣਗੇ। ਨਾਲ ਦੀ ਨਾਲ ਆਕਲੈਂਡ ਦੇ ਯੂਨੀਟਰੀ ਪਲੇਨ ਦੀ ਜਿਹੜੀ ਅਪਡੇਟ ਉਹਨਾਂ ਤੋਂ ਲਵਾਂਗੇ, ਅਤੇ ਸਾਊਥ ਆਕਲੈਂਡ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਕਾਫੀ ਕ੍ਰਾਈਮ ਹੋ ਰਿਹਾ, ਇਸ ਕ੍ਰਾਈਮ ਬਾਰੇ ਉਹਨਾਂ ਦਾ ਕੀ ਨਜ਼ਰੀਆ ਉਹ ਵੀ ਜ਼ਰੂਰ ਪੁੱਛਾਂਗੇ, ਕਿਉਂਕਿ ਲੋਕਾਂ ਦੇ ਵੱਲੋਂ ਕਾਫੀ ਵਾਰ ਕੰਪਲੇਂਟਸ ਕੀਤੀਆਂ ਜਾਂਦੀਆਂ ਨੇ ਕਿ ਪੁਲਿਸ ਨੂੰ ਕਾਲ ਕਰਨ ਦੇ ਬਾਅਦ ਵੀ ਪੁਲਿਸ ਜਿਹੜੀ ਆ ਮੌਕੇ 'ਤੇ ਨਹੀਂ ਪਹੁੰਚਦੀ, ਪਰ ਜਦਕਿ ਪੁਲਿਸ ਦੇ ਵੱਲੋਂ ਹਮੇਸ਼ਾ ਇਹ ਜਵਾਬ ਦਿੱਤਾ ਜਾਂਦਾ ਕਿ ਪੁਲਿਸ ਨੂੰ ਜਦੋਂ ਵੀ ਕੋਈ ਕਾਲ ਆਉਂਦੀ ਹੈ ਉਸਨੂੰ ਇਹ ਪਹਿਲ ਦੇ ਆਧਾਰ 'ਤੇ ਲੈਂਦੇ ਨੇ। ਸੋ ਇਸ ਦੇ ਮੱਦੇਨਜ਼ਰ ਵੀ ਉਹਨਾਂ ਦੇ ਨਾਲ ਗੱਲ ਚੱਲੇਗੀ। ਨਾਲ ਦੀ ਨਾਲ ਓਲੰਪਿਕਸ 'ਤੇ ਜਿੱਥੇ ਗੱਲ ਕਰਦੇ ਹਾਂ, ਭਾਰਤ ਨੂੰ ਬੇਸ਼ੱਕ ਕੋਈ ਬਹੁਤੇ ਮੈਡਲਸ ਇਹਨਾਂ ਓਲੰਪਿਕਸ ਦੇ ਵਿੱਚੋਂ ਨਹੀਂ ਮਿਲੇ, ਪਰ ਨਿਊਜ਼ੀਲੈਂਡ ਦੀ ਜੇਕਰ ਗੱਲ ਕਰੀਏ ਜਿਸ ਮੁਲਕ ਦੇ ਵਿੱਚ ਅਸੀਂ ਵੱਸਦੇ ਹਾਂ, ਤਾਂ ਅੱਜ ਓਲੰਪਿਕਸ ਦੇ 8ਵੇਂ ਦਿਨ ਨਿਊਜ਼ੀਲੈਂਡ ਦੀ ਝੋਲੀ ਪਏ ਜਿਹੜੇ ਮੈਡਲ ਨੇ ਉਹਨਾਂ ਦੀ ਗਿਣਤੀ ਵੀ 8 ਹੋ ਗਈ ਹੈ। 2 ਗੋਲਡ ਮੈਡਲਸ ਨਿਊਜ਼ੀਲੈਂਡ ਅਜੇ ਤੱਕ ਜਿੱਤ ਚੁੱਕਿਆ ਅਤੇ 6 ਸਿਲਵਰ ਮੈਡਲ ਨਿਊਜ਼ੀਲੈਂਡ ਦੀ ਝੋਲੀ ਦੇ ਵਿੱਚ ਪਏ ਨੇ। ਹੋਰ ਵੀ ਖਬਰਾਂ ਅਤੇ ਜਾਣਕਾਰੀਆਂ ਰਹਿਣਗੀਆਂ ਇਸ ਪ੍ਰੋਗਰਾਮ ਦੇ ਵਿੱਚ ਅਤੇ ਗੀਤ ਜਿਹੜੇ ਨੇ ਵਿੱਚ ਅਸੀਂ ਗੀਤ ਵੀ ਤੁਹਾਡੇ ਨਾਲ ਸਾਂਝੇ ਕਰਨੇ ਨੇ। 7:18 ਹੋਏ ਨੇ ਫਿਲਹਾਲ, 9 ਵਜੇ ਤੱਕ ਤੁਹਾਡਾ ਮੇਰਾ ਸਾਥ ਹੈ। 8 ਵਜੇ ਦੇ ਕਰੀਬ ਇਮੀਗ੍ਰੇਸ਼ਨ ਗੁਰੂ ਦੇ ਸਹਿਯੋਗ ਦੇ ਨਾਲ ਜਤਿੰਦਰ ਪਨੋਹਰਾ ਦੇ ਨਾਲ ਗੱਲਬਾਤ ਹੋਏਗੀ। ਉਸ ਤੋਂ ਪਹਿਲਾਂ ਅਸੀਂ ਸਥਾਨਕ ਮੁੱਦਿਆਂ 'ਤੇ ਚਰਚਾ ਕਰਾਂਗੇ। ਉਹਨੂੰ ਆਪਾਂ ਬਾਬੀ ਕਹਿਣਾ ਹੁੰਦਾ, ਪਰ ਆਪਣੀ ਆਪਣੀ ਸਲਾਹ ਵੱਖ ਵੱਖ ਹੁੰਦੀ ਹੈ। ਸੋ ਜਸਵੰਤ ਸੰਦੀਲਾ ਨੇ ਲਿਖਿਆ ਹੈ ਕਿ ਮਲ ਅਤੇ ਵੱਲ ਲੰਮੇ ਪਏ ਨੇ ਵੱਧਦੇ, ਜੱਟ ਅਤੇ ਝੋਟਾ ਨਹੀਂ ਉਹ ਖਾਲ ਛੱਡਦੇ। ਜਨਾਨੀ ਹੁੰਦੀ ਪਾਪੀ ਸਬਜ਼ੀ, ਕੋਈ ਮਾੜੇ ਦੀ ਜਨਾਨੀ ਹੁੰਦੀ ਪਾਪੀ ਸਬਜ਼ੀ। ਉਹ ਜੱਟ ਕਦੇ ਗਿੱਠ ਨਾ ਜ਼ਮੀਨ ਛੱਡ ਦੇ, ਕੇਸੀ ਉੱਤੇ ਪਿੱਛੋਂ ਚਾਹੇ ਲੱਖ ਲੱਗ ਜੇ, ਕੋਈ ਰੋਗ ਤੇ ਕਚਹਿਰੀ ਪੈਸਾ ਨਹੀਂ ਜੇ ਛੱਡ ਦੇ। ਲੋਕੀ ਨਿਤ ਠੱਗਦੇ, ਓਏ ਬੁੱਢੇ ਵਾਲੇ ਟੇਡੀ ਪੱਗ ਨਹੀਂ ਜੇ ਪੱਪਦੀ, ਮਾੜੇ ਦੀ ਜਨਾਨੀ ਹੁੰਦੀ ਪਾਪੀ ਸਬਜ਼ੀ, ਵੀ ਮਾੜੇ ਦੀ ਜਨਾਨੀ ਹੁੰਦੀ ਪਾਪੀ ਸਬਜ਼ੀ। ਜਨਾਨੀ ਹੁੰਦੀ ਪਾਪੀ ਸਬਜ਼ੀ, ਉਹ ਮਾੜੇ ਦੀ ਜਨਾਨੀ ਹੁੰਦੀ ਪਾਪੀ ਸਬਜ਼ੀ। ਉਹ ਮਾੜੀ ਰੰਨ ਨਾਲੋਂ ਬੰਦਾ ਚੰਗਾ ਰੰਡਾ ਏ, ਬਈ ਤੰਗ ਜੁੱਤੀ ਨਾਲੋਂ ਨੰਗੇ ਪੈਰੀ ਚੰਗਾ ਏ, ਬਈ ਜੀਨੇ ਪੀ ਕੇ ਡਿੱਗਣਾ ਉਹ ਪੀਣੀ ਛੱਡ ਦੇ, ਨਾ ਉਹ ਪੀਣ ਲੱਗ ਜੇ। ਉਹ ਇੱਜ਼ਤ ਗੁਆਚੀ ਛੇਤੀ ਨਹੀਂ ਜੇ ਲੱਭਦੀ, ਮਾੜੇ ਦੀ ਜਨਾਨੀ ਹੁੰਦੀ ਪਾਪੀ ਸਬਜ਼ੀ, ਬਈ ਮਾੜੇ ਦੀ ਜਨਾਨੀ ਹੁੰਦੀ ਪਾਪੀ ਸਬਜ਼ੀ। ਫਸਲ ਨਾ ਸੁਣੀ ਛੱਡੀਏ, ਓ ਦੀਪ ਸੰਦੀਲਾ ਗੱਲ ਕਰੇ ਚੱਜ ਦੀ, ਮਾੜੇ ਦੀ ਜਨਾਨੀ ਹੁੰਦੀ ਪਾਪੀ ਸਬਜ਼ੀ, ਮਾੜੇ ਦੀ ਜਨਾਨੀ ਹੁੰਦੀ ਪਾਪੀ ਸਬਜ਼ੀ, ਮਾੜੇ ਦੀ ਜਨਾਨੀ ਹੁੰਦੀ ਪਾਪੀ ਸਬਜ਼ੀ। ਬਿਨਾਂ ਪ੍ਰਚਾਰ ਕਾਹਦਾ ਕਾਰੋਬਾਰ? ਆਪਣੇ ਬਿਜ਼ਨਸ ਨੂੰ ਗਰੋ ਕਰਦੇ ਦੇਖਣਾ ਚਾਹੁੰਦੇ ਹੋ ਤਾਂ ਇਹਦੇ ਬਾਰੇ ਲੋਕਾਂ ਨੂੰ ਦੱਸੋ ਵੀ। ਰੇਡੀਓ ਸਪਾਈਸ ਲੈ ਕੇ ਆਇਆ ਹੈ ਐਡਵਰਟਾਈਜ਼ਮੈਂਟਸ ਦੇ ਸਪੈਸ਼ਲ ਰੇਟਸ ਤਾਂ ਜੋ ਤੁਹਾਡਾ ਕਾਰੋਬਾਰ ਫੜੇ ਰਫ਼ਤਾਰ। ਕਾਲ 09399000067 ਔਰ 02102795403। ਬੀਜੀ ਮੈਂ ਗਰੋਸਰੀ ਲੈਣ ਜਾ ਰਹੀ ਹਾਂ। ਮੰਮੀ ਮੈਂ ਵੀ ਜਾਣਾ ਹੈ, ਕੁਛ ਕਾਸਮੈਟਿਕਸ ਲੈਣੇ ਨੇ। ਉਹਨੇ ਜਾਣਾ ਗਰੋਸਰੀ ਸਟੋਰ, ਤੂੰ ਕਾਸਮੈਟਿਕ ਲੈਣ ਕਿੱਥੇ ਚੱਲੀ ਨਾਲ? ਅਸੀਂ ਜਾਣਾ ਹੈ ਰੌਕੀਜ਼ ਫੂਡ ਮਾਰਟ ਮਨੂਰੇਵਾ ਦੇ, ਜਿੱਥੇ ਮਿਲਦੀ ਹੈ ਗਰੋਸਰੀ ਇੰਨੀ ਸਸਤੀ ਗਰੰਟੀ ਹੈ ਕਿਤੇ ਹੋਰ ਨਹੀਂ ਮਿਲ ਸਕਦੀ ਨਾਲੇ ਹੁਣ ਤਾਂ ਉਹਨਾਂ ਕੋਲ ਹੋਰ ਵੀ ਬਹੁਤ ਇੰਡੀਅਨ ਪ੍ਰੋਡਕਟਸ ਅਵੇਲੇਬਲ ਨੇ ਉਹ ਵੀ ਵਾਜਬ ਕੀਮਤਾਂ ਤੇ ਜਿਵੇਂ ਇੰਡੀਆ ਵਾਲੀ ਮੋਟੀ ਸ਼ੂਗਰ ਗੋਬਿੰਦ ਬ੍ਰਾਂਡ ਦੇ ਅਲਸੀ ਬਿਸਕੁਟ ਗੁੜ ਬਿਸਕੁਟ ਮਿਲਕ ਅਤੇ ਕੇਕ ਰਸ ਮੈਗੀ ਯਿੱਪੀ ਨੂਡਲਸ ਟੌਪ ਰੇਮਨ ਆਟਾ ਨੂਡਲਸ ਤੇ ਹੋਰ ਵੀ ਬਹੁਤ ਕੁਝ ਰੌਕੀਜ਼ ਮਨੁਰੇਵਾ 185 ਗ੍ਰੇਟ ਸਾਊਥ ਰੋਡ ਮਨੁਰੇਵਾ ਕਾਲ 021-100-2866 ਵਿੱਚ ESP ਦੇ ਬਿਲਕੁਲ ਸਾਹਮਣੇ ਰੌਕੀਜ਼ ਫੂਡ ਮਾਰਟ ਨੇ ਜਿਨ੍ਹਾਂ ਦੇ ਕੋਲੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਗਰੋਸਰੀ ਜੇਕਰ ਲੈਣੀ ਹੈ ਜਾਂ ਹੋਰ ਵੀ ਕੋਸਮੈਟਿਕਸ ਦਾ ਸਮਾਨ ਵੀ ਹੈ ਕਾਫੀ ਕੁਛ ਤੁਹਾਨੂੰ ਰੌਕੀਜ਼ 'ਤੇ ਜਾ ਕੇ ਮਿਲੇਗਾ ਜੇਕਰ ਭਾਂਡੇ ਵਗੈਰਾ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਦੇ ਕੋਲ ਜਾ ਸਕਦੇ ਹੋ ਅਤੇ ਬਹੁਤ ਹੀ ਵਧੀਆ ਕਸਟਮਰ ਸਰਵਿਸ ਨਾਲ ਹੀ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਵੱਧਦੇ ਹਾਂ ਜੇਕਰ ਤੁਸੀਂ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨੀ ਹੈ ਜਾਂ ਫਿਰ ਕਾਲ ਕਰਨਾ ਚਾਹੁੰਦੇ ਹੋ ਤਾਂ 2799-270 ਜਾਂ ਫਿਰ 555-1349 'ਤੇ ਕਾਲ ਕਰ ਸਕਦੇ ਹੋ 0800-030-398 ਸਾਡਾ ਟੋਲ ਫ੍ਰੀ ਨੰਬਰ ਹੈ ਹੈਮਿਲਟਨ ਤੋਂ ਆਂਟੀ ਜੀ ਹੋਰੀ ਸ਼ਾਮਲ ਹੋਏ ਨੇ ਇਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਤੁਹਾਡਾ ਸਵਾਲ ਮੈਂ ਨੋਟ ਕਰ ਲਿਆ ਜੀ ਇਹ ਅਸੀਂ ਪੰਨੂ ਸਾਹਿਬ ਹੋਰਾਂ ਤੱਕ ਜ਼ਰੂਰ ਪਹੁੰਚਾ ਦਿਆਂਗੇ ਅਗਲੇ ਹਫ਼ਤੇ ਤੁਹਾਨੂੰ ਇਸ ਦਾ ਜਵਾਬ ਜਿਹੜਾ ਉਹ ਸੁਣਨ ਨੂੰ ਮਿਲੇਗਾ ਅਤੇ ਅਖਬਾਰਾਂ 'ਤੇ ਅਸੀਂ ਫਿਰ ਵਾਪਸ ਪਹੁੰਚਦੇ ਹਾਂ ਅਖਬਾਰਾਂ ਦੇ ਵਿੱਚ ਜੇਕਰ ਝਾਤੀ ਮਾਰੀਏ ਤਾਂ ਇੱਕ ਖਬਰ ਜਿਹੜੀ ਖਬਰ ਇਹ ਥੋੜ੍ਹੀ ਜਿਹੀ ਖੁਸ਼ੀ ਦੀ ਕਹਿ ਸਕਦੇ ਹਾਂ ਕਿਉਂਕਿ ਖਬਰਾਂ ਵੀ ਕਾਫੀ ਤਰ੍ਹਾਂ ਦੀਆਂ ਹੁੰਦੀਆਂ ਨੇ ਅਤੇ ਗਗਨਦੀਪ ਕੌਰ ਰੰਧਾਵਾ ਹੈ ਜਿਹੜੀ ਕੁਝ ਸਮਾਂ ਪਹਿਲਾਂ ਪੰਜਾਬ ਗਈ ਸੀ ਅਤੇ ਮਿਸ ਵਰਲਡ ਪੰਜਾਬਣ ਮੁਕਾਬਲੇ ਦੇ ਵਿੱਚ ਇਸਨੇ ਹਿੱਸਾ ਲਿਆ ਸੀ ਨਿਊਜ਼ੀਲੈਂਡ ਨੂੰ ਰੈਪ੍ਰਜੈਂਟ ਕੀਤਾ ਸੀ ਅਤੇ ਉੱਥੋਂ ਸੈਕਿੰਡ ਰਨਰ ਅਪ ਦਾ ਖਿਤਾਬ ਇਸ ਕੁੜੀ ਨੂੰ ਮਿਲਿਆ ਸੀ ਹੁਣ ਇਸ ਕੁੜੀ ਨੇ ਅੱਗੇ ਵੀ ਆਪਣੇ ਇਸ ਟੈਲੈਂਟ ਨੂੰ ਜਿਹੜਾ ਕੰਟੀਨਿਊ ਕਰ ਰਹੀ ਹੈ ਨਿਊਜ਼ੀਲੈਂਡ ਥੀਏਟਰ ਦੇ ਵਿੱਚ ਇਸ ਕੁੜੀ ਨੂੰ ਕਾਫੀ ਅਹਿਮ ਰੋਲ ਮਿਲਿਆ ਇੱਕ ਪਲੇ ਜਿਹੜਾ ਕੀਤਾ ਜਾ ਰਿਹਾ ਕੈਂਬਰਿਜ ਦੇ ਵਿੱਚ ਅਤੇ ਇੱਥੇ ਇਸ ਟੀਮ ਦੇ ਵਿੱਚ ਇਸ ਲੜਕੀ ਨੂੰ ਇਸ ਪਲੇ ਦੇ ਵਿੱਚ ਇੱਕ ਬੜਾ ਅਹਿਮ ਜਿਹਾ ਰੋਲ ਨਿਭਾਉਣ ਦਾ ਮੌਕਾ ਮਿਲਿਆ ਤਿੰਨ ਭੈਣਾਂ ਦੀ ਤਿੰਨ ਔਰਤਾਂ ਦੀ ਸਟੋਰੀ ਇਹ ਦੱਸੀ ਜਾ ਰਹੀ ਹੈ ਇਸ ਨੂੰ ਨਾਮ ਇਹਨਾਂ ਨੇ ਸੁਪਰ ਮਾਰਕੀਟ ਸਿਸਟਰਹੁੱਡ ਦਾ ਦੱਸਿਆ ਅਤੇ ਇਸ ਦੇ ਮੁਤਲਕ ਜਿੱਥੇ ਅਸੀਂ ਗਗਨਦੀਪ ਕੌਰ ਹੋਰਾਂ ਦੇ ਨਾਲ ਕੱਲ੍ਹ ਨੂੰ ਗੱਲਬਾਤ ਕਰਾਂਗੇ ਉੱਥੇ ਸ਼ੋਭੀ ਸ਼ਾਮਾਂ ਅਸੀਂ ਆਪਣੀ ਟੀਮ ਦੇ ਵੱਲੋਂ ਅਤੇ ਤਾਂ ਸਾਡੇ ਸਾਰੇ ਸਰੋਤਿਆਂ ਦੇ ਵੱਲੋਂ ਜ਼ਰੂਰ ਇਹਨਾਂ ਦੇ ਲਈ ਭੇਜ ਦਿੰਦੇ ਹਾਂ ਨਾਲ ਦੇ ਨਾਲ ਹੋਰ ਵੀ ਜੇਕਰ ਖਬਰਾਂ ਦੀ ਗੱਲ ਕਰੀਏ ਭਾਰਤ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਓਲੰਪਿਕਸ ਦੇ ਵਿੱਚ ਕੋਈ ਬਹੁਤੇ ਜ਼ਿਆਦਾ ਮੈਡਲਸ ਭਾਰਤੀਆਂ ਦੇ ਹਿੱਸੇ ਨਹੀਂ ਪਏ ਪਰ ਫਿਰ ਵੀ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਸਾਨੀਆ ਮਿਰਜ਼ਾ ਹੋਰਾਂ ਨੇ ਵੀ ਬਿਆਨ ਦਿੱਤਾ ਸਾਇਨਾ ਨੇਹਵਾਲ ਹੋਰਾਂ ਨੇ ਵੀ ਇਹਨਾਂ ਸਾਰਿਆਂ ਦਾ ਕਹਿਣਾ ਹੈ ਕਿ ਬੇਸ਼ੱਕ ਪਿਛਲੇ 2 ਮਹੀਨੇ ਤੋਂ ਕਾਫੀ ਤਿਆਰੀ ਕਰਵਾਈ ਜਾ ਰਹੀ ਸੀ ਓਲੰਪਿਕਸ ਦੀ ਪਰ ਫਿਰ ਵੀ ਪਿਛਲੇ 4 ਸਾਲ ਤੋਂ ਹੀ ਜੇਕਰ ਅਸੀਂ ਇੰਨੀ ਤਿਆਰੀ ਸਾਰੇ ਖਿਡਾਰੀਆਂ ਨੂੰ ਕਰਵਾਈਏ ਤਾਂ ਸ਼ਾਇਦ ਜ਼ਰੂਰ ਢੇਰ ਸਾਰੇ ਜਿਹੜੇ ਗੋਲਡ ਮੈਡਲਸ ਨੇ ਉਹ ਭਾਰਤ ਦੀ ਝੋਲੀ ਪੈ ਸਕਦੇ ਨੇ ਪਰ ਇਸ ਵਾਰ ਉਤਸ਼ਾਹ ਕਾਫੀ ਸੀ ਕਾਫੀ ਗਿਣਤੀ ਦੇ ਵਿੱਚ ਲੜਕੀਆਂ ਦੀ ਜਿਹੜੀ ਇਸ ਓਲੰਪਿਕ ਗੇਟਾਂ ਦੇ ਵਿੱਚ ਜਿਹੜੀ ਸ਼ਮੂਲੀਅਤ ਹੈ ਉਸ ਨੂੰ ਜ਼ਰੂਰ ਸਲਾਹਣਾ ਜਿਹੜਾ ਉਹ ਬਣਦਾ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਇੱਕ ਹੋਰ ਗੀਤ ਤੁਹਾਡੇ ਲਈ ਤਿਆਰ ਹੈ 7:26 ਹੋਏ ਨੇ ਅਤੇ ਇਸ ਗੀਤ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਡਾਕਟਰ ਪਰਮਜੀਤ ਪਰਮਾਰ ਹੋਰਾਂ ਦੇ ਨਾਲ ਅਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਫੇਸਬੁੱਕ ਦੇ ਰਾਹੀਂ ਵੀ ਰੇਡੀਓ ਸਪਾਈਸ ਦੇ ਨਾਮ 'ਤੇ ਸਾਡਾ ਆਫੀਸ਼ੀਅਲ ਫੇਸਬੁੱਕ ਪੇਜ ਹੈ ਜੀ ਅਤੇ info@radiospice.co.in ਤੁਸੀਂ ਸਾਨੂੰ ਕਦੇ ਵੀ ਈਮੇਲ ਭੇਜ ਸਕਦੇ ਹੋ ਪਿਛਲੇ ਦਿਨੀ ਰਿਲੀਜ਼ ਹੋਈ ਸੀ ਫਿਲਮ ਬੰਬੂ ਕਾਟ ਇਸ ਫਿਲਮ ਦੇ ਵਿੱਚੋਂ ਹੀ ਇਹ ਗੀਤ ਹੈ ਅਤੇ ਇਸ ਦੇ ਨਾਲ ਨਾਲ ਜੇਕਰ ਅਸੀਂ ਵੱਡੇ ਪਰਦੇ ਦੀ ਗੱਲ ਕਰੀਏ ਤਾਂ ਹਿੰਦੀ ਫਿਲਮਾਂ ਰੁਸਤਮ ਜਿੱਥੇ ਰਿਲੀਜ਼ ਹੋਈ ਹੈ ਉੱਥੇ ਰਿਤਿਕ ਰੋਸ਼ਨ ਹੋਰਾਂ ਦੀ ਮਹੇਂਜੋਦਾਰੋ ਫਿਲਮ ਜਿਹੜੀ ਉਹ ਵੀ ਰਿਲੀਜ਼ ਹੋਈ ਹੈ ਸੋ 2 ਵੱਡੀਆਂ ਫਿਲਮਾਂ ਜਿਹੜੀਆਂ ਰਿਲੀਜ਼ ਹੋ ਰਹੀਆਂ ਹੋਈਆਂ ਨੇ ਹਿੰਦੀ ਦੇ ਵਿੱਚ ਰੁਸਤਮ ਜਿਸ ਦੇ ਵਿੱਚ ਅਕਸ਼ੇ ਕੁਮਾਰ ਹੋਰੀ ਛਾਏ ਹੋਏ ਨੇ ਉੱਥੇ ਮੋਹਿੰਜੋਦਾਰੋ ਦੇ ਵਿੱਚ ਵੀ ਜਿਹੜੇ ਰਿਤਿਕ ਰੋਸ਼ਨ ਹੋਰਾਂ ਦੇ ਫੈਨਸ ਨੇ ਉਹ ਇਸ ਫਿਲਮ ਨੂੰ ਦੇਖਣ ਜਾ ਰਹੇ ਨੇ ਇਸ ਦੇ ਨਾਲ ਹੀ ਜੇਕਰ ਪੰਜਾਬੀ ਫਿਲਮਾਂ ਵੱਲ ਵਾਪਸ ਮੁੜਦੇ ਹਾਂ ਤਾਂ ਬੰਬੂ ਕਾਟ ਦੇ ਵਿੱਚ ਜਿੱਥੇ ਅੰਗਰੇਜ਼ ਫਿਲਮ ਵਾਲੀ ਸਾਰੀ ਟੀਮ ਨਜ਼ਰ ਆਈ ਹੈ ਫਿਲਮ ਦੇ ਨਾਲ ਨਾਲ ਯਾਦ ਕਰਾਉਂਦੇ ਚੱਲੀਏ ਕਿ ਗੁਆਂਢੀ ਮੁਲਕ ਆਸਟ੍ਰੇਲੀਆ ਦੇ ਵਿੱਚ ਜਿਹੜੇ ਅਵਾਰਡਸ ਦੇ ਸਮਾਰੋਹ ਹੋਏ ਨੇ ਬੀਤੇ ਵੀਕੈਂਡ ਹੀ ਇਸ ਦੇ ਮੁਤਲਕ ਵੀ ਤੁਹਾਡੇ ਨਾਲ ਅਸੀਂ ਜਾਣਕਾਰੀਆਂ ਸਾਂਝੀਆਂ ਕਰਾਂਗੇ ਫਿਲਹਾਲ ਗੀਤ ਸੁਣ ਲੈਂਦੇ ਹਾਂ ਬੰਬੂ ਕਾਟ ਦੇ ਵਿੱਚੋਂ ਇਸ ਗੀਤ ਦੇ ਵਿੱਚ ਆਵਾਜ਼ ਪ੍ਰਭ ਗਿੱਲ ਦੀ ਹੈ ਅਤੇ ਇਸ ਫਿਲਮ ਦੇ ਵਿੱਚ ਐਮੀ ਵਿਰਕ ਹੋਰਾਂ ਨੇ ਕਾਫੀ ਸੋਹਣਾ ਕਿਰਦਾਰ ਨਿਭਾਇਆ ਨੰਗੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ, ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ, ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ, ਤੂੰ ਖਿਲੀ ਬਹਾਰ ਜਿਹਾ ਹੋਏ ਕਰਾਰ ਜਿਹਾ, ਦੇ ਜਾ ਸਿੱਕਾ ਠਰੀ ਹੋਈ ਜਿੰਦ ਨੂੰ ਪੋ ਦੀ ਧੁੱਪ ਹੋ ਕੇ, ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ, ਲੰਘੇ ਪਾਣੀ ਵਾਂਗੂ ਵੇ, ਮੈਂ ਨਾਲ ਹਵਾਵਾਂ ਰੋਜ਼ ਦੁਆਵਾਂ ਚੱਲਦੀ ਰਹੀ, ਬਦਲੇ ਵਿੱਚ ਸਾੜੇ ਹਵਾ ਨਾ ਮੇਰੇ ਵੱਲ ਦੀ ਰਹੀ, ਵੇ ਮੈਂ ਨਾਲ ਹਵਾਵਾਂ ਰੋਜ਼ ਦੁਆਵਾਂ ਚੱਲਦੀ ਰਹੀ, ਬਦਲੇ ਵਿੱਚ ਸਾੜੇ ਹਵਾ ਨਾ ਮੇਰੇ ਵੱਲ ਦੀ ਰਹੀ, ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ, ਜਾਂ ਫਿਰ ਲੱਗ ਜਾ ਰੂਨ ਲਾ ਇਲਾਜ ਕੋਈ ਦੁੱਖ ਹੋ ਕੇ, ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ, ਮੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ, ਲੰਘੇ ਪਾਣੀ ਵਾਂਗੂ। ਜੀ ਮੈਂ ਕਿਹਾ ਇੰਨੇ ਪ੍ਰਾਹੁਣੇ ਆਉਣ ਲੱਗੇ ਆ, ਮੈਂ ਤਾਂ ਅੱਗੇ ਹੀ ਕੰਮ ਤੋਂ ਥੱਕੀ ਹਾਰੀ ਆਈ ਆ, ਹੁਣ ਕਿੱਦਾਂ ਹੋਊ ਸਾਰਾ ਕੁਝ? ਆਪਣੇ ਕੋਲ ਹੈ ਨਾ ਨੰਬਰ ਜੇਬੀਜ਼ ਡੋਨਰ ਕਬਾਬ ਐਂਡ ਪੀਜ਼ਾ ਵਾਲਿਆਂ ਦਾ। ਪੀਜ਼ਾ? ਦੇਸੀ ਲੋਕ ਨੇ ਉਹ, ਇੰਡੀਅਨ ਹੀ ਪਸੰਦ ਆਉਂਦਾ ਉਹਨਾਂ ਨੂੰ, ਨਾਲੇ ਵੈਜੀਟੇਰੀਅਨ ਨੇ। ਉੱਥੇ ਵੈਜੀਟੇਰੀਅਨਸ ਤੇ ਨਾਨ ਵੈਜੀਟੇਰੀਅਨਸ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ, ਅਲੱਗ ਅਲੱਗ ਭਾਂਡੇ ਯੂਜ ਕਰਦੇ ਨੇ ਬਣਾਉਣ ਲਈ। ਹੌਕਸ ਬੀਚ ਉਹੀ ਕੱਲੇ ਨੇ ਜਿਨ੍ਹਾਂ ਦਾ ਪੀਜ਼ਾ ਇੰਡੀਅਨ ਟੇਸਟ ਵਾਲਾ ਹੁੰਦਾ ਹੈ, ਨਾਲੇ ਡੋ ਵੀ ਫਰੈਸ਼ ਤੇ ਖਾਣਾ ਵੀ ਤਾਜ਼ਾ। ਫੇਰ ਤਾਂ ਛੇਤੀ ਫੋਨ ਕਰੋ। ਇਹਨਾਂ ਦਾ ਪਤਾ ਹੈ ਜੇਬੀਜ਼ ਡੋਨਰ ਕਬਾਬ ਐਂਡ ਪੀਜ਼ਾ, ਰੀਅਲ ਫੂਡ ਅਨਰੀਅਲ ਫਲੇਵਰ, 342 ਹੈਰੇਟੋਂਗਾ ਸਟਰੀਟ, ਵੈਸਟ ਹੇਸਟਿੰਗਸ। ਹੋਰ ਜਾਣਕਾਰੀ ਲਈ ਕਾਲ 0687089999 ਜਾਂ ਫਿਰ ਵਿਜ਼ਿਟ ਵੈਬਸਾਈਟ jbiz.co.nz। ਬੈਂਕ ਆਫ ਇੰਡੀਆ ਹੁਣ ਬਣ ਚੁੱਕਾ ਹੈ ਭਾਰਤੀ ਭਾਈਚਾਰੇ ਦਾ ਸਭ ਤੋਂ ਭਰੋਸੇਯੋਗ ਬੈਂਕ। ਇਸ ਦੇ ਇੱਕ ਨਹੀਂ ਬਲਕਿ ਅਨੇਕ ਕਾਰਨ ਹਨ। ਬੈਂਕ ਆਫ ਇੰਡੀਆ ਵਿੱਚ ਤੁਸੀਂ ਜ਼ੀਰੋ ਬੈਲੈਂਸ ਤੇ ਆਪਣਾ ਖਾਤਾ ਖੁਲਵਾ ਸਕਦੇ ਹੋ। ਕੈਸ਼ ਵਿਦਡਰਾਅਲ ਜਾਂ ਅਕਾਊਂਟ ਮੇਨਟੇਨੈਂਸ ਵਾਸਤੇ ਕੋਈ ਚਾਰਜਿਸ ਨਹੀਂ। ਬੈਂਕ ਆਫ ਇੰਡੀਆ ਦੀ ਕਿਸੇ ਵੀ ਬ੍ਰਾਂਚ ਵਿੱਚ ਭਾਰਤ ਪੈਸੇ ਭੇਜਣ ਦੀ ਬਿਲਕੁਲ ਫ੍ਰੀ ਫੈਸਿਲਿਟੀ। ਕੋਈ ਵੀ ਰਕਮ ਭਾਰਤ ਭੇਜਣ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਅਤੇ ਨਾ ਹੀ ਇੰਡੀਆ ਵਿੱਚ ਪੈਸੇ ਕਢਾਉਣ ਤੇ ਕੋਈ ਚਾਰਜਿਸ ਲੱਗਣਗੇ। ਸਟੂਡੈਂਟਸ ਲਈ ਆਕਰਸ਼ਕ ਸਕੀਮਾਂ ਉਪਲਬਧ ਨੇ। ਗਰੁੱਪ ਅਕਾਊਂਟਸ ਵਾਸਤੇ ਸਾਡੇ ਬੈਂਕ ਆਫੀਸ਼ੀਅਲਸ ਤੁਹਾਨੂੰ ਖੁਦ ਵਿਜ਼ਿਟ ਕਰਨਗੇ। ਵਧੇਰੇ ਜਾਣਕਾਰੀ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਡੀ ਆਕਲੈਂਡ ਬ੍ਰਾਂਚ, 10 ਮੈਨਿਕੋ ਰੋਡ, ਐਪਸਮ, ਜਾਂ ਪਾਪਾਟੋਏ ਬ੍ਰਾਂਚ, 31 ਇਸ਼ਤਮਾਕੀ ਰੋਡ, ਪਾਪਾਟੋਏ, ਅਤੇ ਨਵੀਂ ਬ੍ਰਾਂਚ ਹੈਮਿਲਟਨ ਵਿੱਚ, ਸ਼ਾਪ 4, 114 ਅਲੈਗਜ਼ੈਂਡਰਾ ਸਟਰੀਟ, ਹੈਮਿਲਟਨ ਵਿਖੇ। ਫੋਨ 09926597 ਤੇ ਜਾਂ 09278174 ਤੇ, ਅਤੇ ਹੈਮਿਲਟਨ ਬ੍ਰਾਂਚ ਦਾ ਕੰਟੈਕਟ ਡੀਟੇਲਸ ਨੇ 7957040000। ਬੈਂਕ ਆਫ ਇੰਡੀਆ। ਨਵੇਂ ਘਰ ਦੀਆਂ ਮੁਬਾਰਕਾਂ ਵੀਰੇ, ਪਰ ਕੀ ਗੱਲ, ਮੂੰਹ ਤੇਰਾ ਅਜੇ ਵੀ ਢਿੱਲਾ ਜਿਹਾ ਲੱਗਦਾ। ਕੀ ਦੱਸਾਂ ਯਾਰ, ਜਿਹੜੇ ਦੁੱਖ ਨਵੇਂ ਘਰ ਸ਼ਿਫਟ ਹੋਏ ਆ, ਉਹੀ ਮੋਇਸਚਰ, ਕੰਡੈਂਸੇਸ਼ਨ, ਐਸਥਮਾ ਤੇ ਅਲਰਜੀ ਦੀ ਪ੍ਰੋਬਲਮ ਅਜੇ ਵੀ ਪਿੱਛਾ ਨਹੀਂ ਛੱਡਦੀ। ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਤੇਰੀਆਂ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ HRV ਸਿਸਟਮ ਹੀ ਦੂਰ ਕਰੇਗਾ। ਹਾਂ ਯਾਰ, ਤੇਰੀ ਭਾਬੀ ਵੀ ਪਿਛਲੇ 2 ਸਾਲਾਂ ਤੋਂ ਇਹੀ ਗੱਲ ਕਹਿ ਰਹੀ ਆ। ਹਾਂ ਬਈ, ਘਰ ਵਾਲੀਆਂ ਦੀ ਗੱਲ ਵੀ ਕਦੇ ਕਦੇ ਮੰਨ ਲੈਣੀ ਚਾਹੀਦੀ ਆ। ਆਪਣੇ ਪੰਜਾਬੀ ਵੀਰ ਹਰਮੀਕ ਨੂੰ 0210-220-7509 ਤੇ HRV ਸਿਸਟਮ ਦੀ ਸਹੀ ਜਾਣਕਾਰੀ ਅਤੇ ਬੈਸਟ ਸੋਲੂਸ਼ਨਸ ਦੇ ਲਈ ਹੁਣੇ ਕਾਲ ਕਰ। ਹੀਟ ਪੰਪ, ਟੋਟਲ ਹੋਮ ਵਾਟਰ ਫਿਲਟਰ ਸਿਸਟਮ, ਕਿਚਨ ਤੇ ਬਾਥਰੂਮ ਐਕਸਟ੍ਰੈਕਟਰ ਫੈਨ ਦੇ ਵੀ ਐਕਸਪਰਟ ਨੇ। ਕਾਲ ਹਰਮੀਕ ਸਿੰਘ ਔਨ 021-022-07509। ਸੋਮਵਾਰ ਦੀ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਪੇਸ਼ ਹੁੰਦੇ ਨੇ ਤੁਹਾਡੇ ਲਈ ਪ੍ਰੋਗਰਾਮ ਸਾਂਝ ਲੈ ਕੇ, ਜਿਸ ਵਿੱਚ ਪੰਜਾਬੀਅਤ ਨਾਲ ਜੁੜੇ ਉਗੇ ਫਨਕਾਰਾਂ ਅਤੇ ਕਲਾਕਾਰਾਂ ਦੇ ਨਾਲ ਹੁੰਦੀ ਆ ਮੁਲਾਕਾਤ ਅਤੇ ਢੇਰ ਸਾਰਾ ਗੀਤ ਸੰਗੀਤ ਜਾਣਕਾਰੀਆਂ। ਸੁਣਦੇ ਰਹੋ ਰੇਡੀਓ ਸਪਾਈਸ। ਦੁਨੀਆ ਭਰ ਦੇ ਵਿੱਚ ਵਾਜਬ ਕੀਮਤ ਉੱਤੇ ਆਪਣੇ ਸੁਹਾਵਣੇ ਸਫ਼ਰ ਦੇ ਲਈ ਯਾਦ ਰੱਖੋ ਟ੍ਰੈਵਲ ਗਲੋਬ ਮੈਨੂਰੇਵਾ, ਜਿਨ੍ਹਾਂ ਦੇ ਕੋਲ ਸਪੈਸ਼ਲ ਆ ਗਏ ਨੇ ਦਸੰਬਰ ਮਹੀਨੇ ਦੇ ਵਾਸਤੇ ਹਾਂਗਕਾਂਗ ਏਅਰਲਾਈਨਸ ਰਾਹੀਂ $1170 ਦੇ ਵਿੱਚ ਰਿਟਰਨ ਟਿਕਟ। ਟਰਮਸ ਐਂਡ ਕੰਡੀਸ਼ਨਸ ਅਪਲਾਈ, ਲਿਮਿਟਡ ਸੀਟਸ ਓਨਲੀ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ ਰਾਹੁਲ ਜੀ ਨੂੰ, ਜਿਨ੍ਹਾਂ ਦਾ ਫੋਨ ਨੰਬਰ ਹੈ 02108108414। ਟ੍ਰੈਵਲ ਗਲੋਬ, ਨੰਬਰ 6 ਹਿੱਲ ਰੋਡ, ਮੈਨੂਰੇਵਾ। ਮੈਂ ਕਿਹਾ ਜੀ, ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੀ ਜਾਂਦੇ ਹੋ। ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ। ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮੱਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ ਹੈ, 021-99-4458 ਜਾਂ ਫਿਰ 092-12-9563। ਸਟਾਈਲ ਐਂਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ। ਜਾਂ ਫਿਰ ਜ਼ਿਆਦਾ ਜਾਣਕਾਰੀ ਲਈ ਲੌਗਇਨ ਕਰੋ ਵੈਬਸਾਈਟ bollywoodbhangra.co.nz। ਪ੍ਰੀਤੋ, ਪਤਾ ਤੈਨੂੰ, ਵੀਰ ਜੀ ਨੇ ਆਪਣੇ ਕੋਲ ਆ ਕੇ ਹੀ ਵਿਆਹ ਕਰਨਾ ਹੈ ਬੇਟੀ ਦਾ। ਮੈਨੂੰ ਤੇ ਮਿਠਾਈ ਦੀ ਫਿਕਰ ਸੀ ਤੇ ਹੁਣ ਉਹਨਾਂ ਨੇ 2-3 ਫੰਕਸ਼ਨਸ ਵੀ ਕਰਨੇ ਨੇ, ਹੁਣ ਚਿੰਤਾ ਹਾਲ ਦੀ ਵੀ ਹੈ। ਬਸ ਇੰਨੀ ਕੁ ਗੱਲ, ਲੈ ਤੇਰੀ ਮੁਸ਼ਕਿਲ ਚੁਟਕੀ ਚ ਹੱਲ। ਲਜ਼ੀਜ਼ ਖਾਣਿਆਂ ਲਈ ਤੇ ਵਧੀਆ ਮਿਠਾਈ ਲਈ ਹੈ ਨਾ ਇੱਕੋ ਨਾਮ, ਨੋਵਲਟੀ ਸਵੀਟਸ ਬੋਟਨੀ। ਹੁਣ ਤਾਂ ਬੂੰਦੀ ਲੱਡੂ $19.99 ਪਰ ਕੇਜੀ, ਕਾਜੂ ਬਰਫੀ $31.99 ਪਰ ਕੇਜੀ, ਮਿਲਕ ਕੇਕ $29.99 ਪਰ ਕੇਜੀ, ਜਲੇਬੀ $14 ਪਰ ਕੇਜੀ ਵੀ ਅਵੇਲੇਬਲ ਨੇ। ਉੱਥੇ ਪਾਰਟੀਜ਼ ਵਾਸਤੇ ਵੀ ਹਾਲ ਅਵੇਲੇਬਲ ਹੈ ਤੇ ਪ੍ਰੋਪਰ ਵੈਜੀਟੇਰੀਅਨ ਕੇਟਰਿੰਗ ਵੀ ਕਰਦੇ ਨੇ। ਹਫਤੇ ਦੇ 7 ਦਿਨ ਖੁੱਲੇ ਨੇ, ਸਵੇਰੇ 10 ਵਜੇ ਤੋਂ ਰਾਤੀ 10 ਵਜੇ ਤੱਕ। ਨੋਵਲਟੀ ਸਵੀਟਸ ਬੋਟਨੀ, 10/2 ਬਿਸ਼ਪ ਬ੍ਰਾਊਨ ਪਲੇਸ, ਫਲੈਟ ਬੁਸ਼, ਆਕਲੈਂਡ। ਕਾਲ 09273911 ਜਾਂ ਫਿਰ ਸਾਡੀ ਐਪ ਨੋਵਲਟੀ ਵੀ ਡਾਊਨਲੋਡ ਕਰ ਸਕਦੇ ਹੋ ਤੇ ਐਪ ਤੋਂ ਵੀ ਡਾਇਰੈਕਟਲੀ ਆਰਡਰ ਕਰ ਸਕਦੇ ਹੋ। ਬ੍ਰੇਕ ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਸੰਡੇ ਈਵਨਿੰਗ ਵਿਦ ਹਰਜੀਤ ਵਿੱਚ। ਰੇਡੀਓ ਸਪਾਈਸ ਦੇ ਜਿੰਨੇ ਵੀ ਸਰੋਤੇ ਇਸ ਵਕਤ ਸਾਨੂੰ ਸੁਣ ਰਹੇ ਨੇ, ਤੁਹਾਨੂੰ ਸਾਰਿਆਂ ਨੂੰ ਅਸੀਂ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਫਿਰ ਸੱਦਾ ਦੇਵਾਂਗੇ। ਤੁਸੀਂ ਜੇਕਰ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਕਿਸੇ ਪ੍ਰੋਗਰਾਮ ਦੀ ਕੋਈ ਫੀਡਬੈਕ ਜਾਂ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨੀ ਹੈ, ਤਾਂ info@radiospice.co.nz ਤੇ ਸਾਨੂੰ ਈਮੇਲ ਭੇਜ ਸਕਦੇ ਹੋ ਜਾਂ ਫਿਰ ਕਦੇ ਵੀ ਫੋਨ ਦੇ ਰਾਹੀਂ ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਮੈਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਡਾਕਟਰ ਪਰਮਜੀਤ ਪਰਮਾਰ ਹੋ ਰਹੀ ਅੱਜ 7:30 ਦੇ ਕਰੀਬ ਸਾਡੇ ਨਾਲ ਗੱਲ ਕਰਨਗੇ ਅਤੇ ਪਾਰਲੀਮੈਂਟ ਦੀ ਅਪਡੇਟ ਇਹਨਾਂ ਦੇ ਕੋਲੋਂ ਲਵਾਂਗੇ। ਸਰ, ਉਹ ਫੋਨ ਲਾਈਨ ਦੇ ਰਾਹੀਂ ਸਾਡੇ ਨਾਲ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ, ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਹਰਜੀਤ ਜੀ, ਹੋਰ ਸਾਰੇ ਸੁਣਨ ਵਾਲਿਆਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਰ ਨਾਲ ਹੀ ਨਾਲ ਮੈਂ ਸਾਡੇ ਜਿੰਨੇ ਵੀ ਸੁਣਨ ਵਾਲੇ ਨੇ, ਕੱਲ ਇੰਡੀਆ ਦਾ ਇੰਡੀਪੈਂਡੈਂਸ ਡੇ ਹੈਗਾ ਆ, ਉਹਦੀਆਂ ਵੀ ਸਾਰਿਆਂ ਨੂੰ ਮੁਬਾਰਕਬਾਦ ਦੇ ਦਵਾਂ। ਵੈਸੇ ਤਾਂ ਸੈਲੀਬ੍ਰੇਸ਼ਨ ਇਸ ਵੀਕਐਂਡ ਤੇ ਚੱਲ ਹੀ ਰਹੇ ਨੇ, ਕੱਲ ਵੀ ਸੈਲੀਬ੍ਰੇਸ਼ਨ ਹੋਣਗੇ। ਹੋਰ ਸਾਡੀ ਜਿੰਨੀ ਵੀ ਕਮਿਊਨਿਟੀ ਹੈ ਉਹਨਾਂ ਸਾਰਿਆਂ ਨੂੰ ਇੰਡੀਆ ਦੀ ਇੰਡੀਪੈਂਡੈਂਸ ਡੇ, ਹੋਰ ਅੱਜ ਪਾਕਿਸਤਾਨ ਦਾ ਇੰਡੀਪੈਂਡੈਂਸ ਡੇ ਆ, ਉਹਨਾਂ ਲਿਸਨਰਸ ਨੂੰ ਵੀ ਪਾਕਿਸਤਾਨ ਦੇ ਇੰਡੀਪੈਂਡੈਂਸ ਡੇ ਦੀ ਬਹੁਤ ਬਹੁਤ ਮੁਬਾਰਕਬਾਦ। ਜੀ ਸ਼ੁਕਰੀਆ। ਤੇ ਡਾਕਟਰ ਸਾਹਿਬ, ਕਾਫੀ ਵਕਫੇ ਬਾਅਦ ਸਾਡੀ ਗੱਲ ਹੋ ਰਹੀ ਹੈ, ਸਭ ਠੀਕ ਠਾਕ ਚੱਲ ਰਿਹਾ? ਹਾਂਜੀ ਹਰਜੀਤ, ਸਭ ਕੁਛ ਠੀਕ ਠਾਕ ਚੱਲ ਰਿਹਾ ਹੈਗਾ। ਤੁਸੀਂ ਜਾਣਦੇ ਹੋ ਕਿ ਪਿਛਲੇ ਹਫਤੇ ਤੋਂ ਪਾਰਲੀਮੈਂਟ ਦੁਬਾਰਾ ਬੈਠਣੀ ਸ਼ੁਰੂ ਹੋਈ ਹੈ, ਕਿਉਂਕਿ ਸਾਡੇ 4 ਹਫਤੇ ਦੀ ਰੀਸੈਸ ਸੀਗੀ, ਤਾਂ ਉਹਨਾਂ ਉਸ ਟਾਈਮ ਦੇ ਦੌਰਾਨ ਮੈਂ ਮਾਊਂਟ ਰੋਸਕਲ ਦੇ ਵਿੱਚ 2 ਆਪਣੇ ਜਿਹੜੇ ਸੀਨੀਅਰਸ ਨੇ 65+ ਹੈਗੇ ਨੇ, ਉਹਨਾਂ ਲਈ 2 ਮੀਟਿੰਗਸ ਰੱਖੀਆਂ ਸੀਗੀਆਂ, ਜਿਹਦੇ ਵਿੱਚ ਕਿ ਉਹਨਾਂ ਨੂੰ ਜਾਣਕਾਰੀ ਮਿਲਦੀ ਕਿ ਉਹਨਾਂ ਲਈ ਕੀ ਸੁਵਿਧਾਵਾਂ ਉਪਲਬਧ ਨੇ। ਹੋਰ ਉਹ ਤੋਂ ਇਲਾਵਾ ਪੌਲਾ ਬੈਨਟ ਜਿਹੜੀ ਮਿਨਿਸਟਰ ਹੈਗੀ ਹੈ, ਉਹ ਆਈ ਸੀਗੀ ਹਾਊਸਿੰਗ ਨਿਊਜ਼ੀਲੈਂਡ, ਹੋਰ ਹਾਊਸਿੰਗ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਪਬਲਿਕ ਮੀਟਿੰਗ 'ਚ ਗੱਲਬਾਤ ਕਰਨ ਲਈ। ਤਾਂ ਹੋਰ ਉਹ ਤੋਂ ਇਲਾਵਾ ਮੇਰੀਆਂ ਕਾਫੀ ਮਾਰਨਿੰਗਸ ਹੁੰਦੀਆਂ ਨੇ, ਉਹ ਵੀ ਮੈਂ ਕੀਤੀਆਂ ਉਸ 4 ਹਫ਼ਤਿਆਂ ਦੇ ਵਿੱਚ, ਤਾਂ ਕਾਫੀ ਸਮੇਂ ਮਿਲਿਆ ਜਿਹਦੇ ਨਾਲ ਕਿ ਕਾਫੀ ਸਾਡੇ ਜਿਹੜੇ ਮਾਊਂਟ ਰੋਸਕਲ 'ਚ ਰਹਿਣ ਵਾਲੇ ਨੇ ਉਹਨਾਂ ਨਾਲ ਇੰਟਰੈਕਟ ਕਰਨ ਦਾ ਮੈਨੂੰ ਮੌਕਾ ਮਿਲਿਆ। ਹੋਰ ਨਾਲ ਹੀ ਨਾਲ ਕਮਿਊਨਿਟੀ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਮੰਦਿਰ 'ਚ ਤਾਂ ਮੁਲਾਕਾਤ ਸਾਡੀ ਕਮਿਊਨਿਟੀ ਨਾਲ ਹੁੰਦੀ ਰਹਿੰਦੀ ਹੈ ਜੀ। ਅਤੇ ਡਾਕਟਰ ਸਾਹਿਬ, ਇਲੈਕਸ਼ਨਸ ਦੇ ਬਾਰੇ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਜ਼ਰੂਰ ਸਾਂਝੇ ਕਰਨੇ, ਕਿਉਂਕਿ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚੋਂ ਵੀ ਪੰਜਾਬੀ ਮੂਲ ਦੇ ਇਸ ਵਾਰ 4 ਜਿਹੜੇ ਮੈਂਬਰ ਨੇ ਉਹ ਇਹਨਾਂ ਚੋਣਾਂ ਦੇ ਵਿੱਚ ਉਮੀਦਵਾਰ ਦੇ ਵਜੋਂ ਨੇਤਰੇ ਨੇ, ਅਤੇ ਤੁਸੀਂ ਸਾਡੇ ਸਰੋਤਿਆਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ? ਜੀ ਹਰਜੀਤ, ਇਹ ਬਹੁਤ ਹੀ ਚੰਗੀ ਗੱਲ ਹੈ ਕਿ ਬਹੁਤ ਸਾਰੇ ਸਾਡੀ ਕਮਿਊਨਿਟੀ ਦੇ ਲੋਕ ਨੇ ਜਿਹੜੇ ਕਿ ਉਹ ਆਪਣਾ ਹੱਥ ਖੜਾ ਕਰ ਰਹੇ ਨੇ ਲੋਕਲ ਬੋਰਡਸ 'ਚ ਖੜੇ ਹੋਣ ਲਈ। ਲੋਕਲ ਬੋਰਡਸ ਦਾ ਜਿਹੜਾ ਕੰਮ ਹੁੰਦਾ ਹੈਗਾ ਉਹ ਲੋਕਲ ਕਮਿਊਨਿਟੀ ਨਾਲ ਬਾਏ ਲਾਅ ਨਾਲ ਸੰਬੰਧਿਤ ਹੁੰਦਾ ਹੈਗਾ ਆ। ਹੋਰ ਮੈਂ ਇਹ ਕਹੂੰਗੀ ਕਿ ਸਾਡੀ ਲੋਕਲ ਕੌਂਸਲ ਦੇ ਜਿਹੜੇ ਇਲੈਕਸ਼ਨ ਹੁੰਦੇ ਨੇ ਉੱਥੇ ਲੋਕਾਂ ਦੀ ਜਿਹੜੀ ਨੰਬਰ ਜਿਹੜੇ ਆਉਂਦੇ ਨੇ ਵੋਟ ਕਰਨ ਉਹ ਬਹੁਤ ਹੀ ਘੱਟ ਹੁੰਦੇ ਨੇ, ਤਾਂ ਮੈਂ ਚਾਹੂੰਗੀ ਕਿ ਲੋਕੀ ਸਾਰੇ ਆਪਣੀ ਜ਼ਰੂਰ ਚੈੱਕ ਕਰਨ ਕਿ ਉਹਨਾਂ ਦੀ ਵੋਟ ਬਣੀ ਹੋਈ ਹੈ। ਪਰ ਉਹ ਵੋਟ ਪਾ ਸਕਦੇ ਨੇ। ਹੋਰ ਸਭ ਤੋਂ ਬੜਾ ਮੁੱਦਾ ਹੈਗਾ ਆ ਔਕਲੈਂਡ ਦੇ ਵਿੱਚ ਮੇਅਰ ਦਾ, ਕਿਉਂਕਿ ਸਾਡੇ ਕੋਲ ਜੇ ਇੱਕ ਅੱਛਾ ਮੇਅਰ ਹੋਊਗਾ ਔਕਲੈਂਡ ਸਿਟੀ ਨੂੰ ਚਲਾਉਣ ਲਈ, ਤਾਂ ਫਿਰ ਸਾਡੀ ਔਕਲੈਂਡ ਸਿਟੀ ਜਿਹੜੀ ਆ ਉਹ ਅੱਛੀ ਤਰ੍ਹਾਂ ਨਾਲ ਸਾਡੇ ਲਈ ਜੋ ਅਸੀਂ ਚਾਹੁੰਦੇ ਉਹਦੇ ਵਿੱਚੋਂ ਸਾਨੂੰ ਮਿਲ ਸਕਦਾ ਆ। ਹੋਰ ਇੱਕ ਔਕਲੈਂਡਰ ਹੋਣੇ ਦੇ ਨਾਤੇ ਮੈਨੂੰ ਪਤਾ ਹੈਗਾ ਕਿ ਪਿਛਲੇ ਜ਼ਿਆਦਾ ਸੁਪਰ ਸਿਟੀ ਬਣੀ ਹੈਗੀ ਆ, ਸਾਰੀ ਜਿਹੜੀਆਂ ਕੌਂਸਲ ਸੀਗੀਆਂ ਉਹਨਾਂ ਨੂੰ ਮਿਲਾ ਕੇ ਇੱਕ ਕੌਂਸਲ ਬਣਾ ਦਿੱਤੀ ਗਈ ਆ ਔਕਲੈਂਡ ਦੇ ਵਿੱਚ, ਤਾਂ ਕਾਫੀ ਜਨਤਾ ਸਾਡੀ ਅਸੰਤੁਸ਼ਟ ਹੈਗੀ ਹੈ ਇਸ ਕਰਕੇ, ਕਿਉਂਕਿ ਰੇਟ ਜਿਹੜੇ ਨੇ ਉਹ ਕਾਫੀ ਜ਼ਿਆਦਾ ਵਧਾਏ ਗਏ ਨੇ ਲੋਕਲ ਕੌਂਸਲ ਦੁਆਰਾ। ਤਾਂ ਇਸ ਕਰਕੇ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਬਹੁਤ ਧਿਆਨ ਨਾਲ ਇਹ ਕਰੀਏ ਕਿ ਅਸੀਂ ਜਿਹੜੀ ਸਪੋਰਟ ਕਰਨੀ ਹੈਗੀ ਆ, ਕਿ ਕਿੱਦਾਂ ਦੇ ਬੰਦੇ ਨੂੰ ਅਸੀਂ ਸਪੋਰਟ ਕਰੀਏ ਮੇਅਰ ਲਈ, ਜਿਹੜਾ ਕਿ ਸਾਡੀ ਔਕਲੈਂਡ ਦੇ ਵਿੱਚ ਐਫੀਸ਼ੀਐਂਸੀ ਲਿਆ ਸਕੇ, ਨਾ ਕਿ ਰੇਟਸ ਵਧਾ ਵਧਾ ਕੇ ਹੋਰ ਸਾਰਿਆਂ ਦੇ ਖਰਚੇ ਵਧਾਈ ਜਾਵੇ ਜੀ। ਅਤੇ ਨਾਲ ਦੀ ਨਾਲ ਡਾਕਟਰ ਸਾਹਿਬ ਯੂਨਿਟਰੀ ਪਲੈਨ ਦੇ ਬਾਰੇ ਵੀ ਤੁਹਾਡੇ ਕੋਲੋਂ ਅਪਡੇਟ ਲੈਣੀ ਚਾਹਾਂਗੇ ਜੀ। ਅਗਸਤ ਦਾ ਮਹੀਨਾ ਹੈ ਆਲਰੇਡੀ, ਅਤੇ ਮੇਰੇ ਖਿਆਲ 19 ਅਗਸਤ ਨੂੰ ਇਸ ਦੀ ਅਪਡੇਟ ਜਿਹੜੀ ਹੈ ਉਹ ਦੇਣੀ ਹੈ ਜੀ ਕੌਂਸਲ ਨੇ। ਹਾਂਜੀ ਜੀ, ਹਾਂਜੀ। ਤਾਂ ਹਜੀ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਯੂਨਿਟਰੀ ਪਲਾਨ ਹੈਗਾ ਉਹਦਾ ਜਿਹੜਾ ਫਸਟ ਜਿਹੜੀ ਜਿਹੜੇ ਸ਼ੁਰੂਆਤ ਹੋਈ ਸੀਗੀ ਉਹ ਸਪਟੈਂਬਰ 2013 ਚ ਹੋਈ ਸੀਗੀ। ਸਾਨੂੰ ਇੰਨਾ ਜ਼ਿਆਦਾ ਸਮੇਂ ਲੱਗ ਗਿਆ ਉਹਦੇ ਉੱਤੇ ਕੰਮ ਕਰਦਿਆਂ ਨੂੰ, ਕਿਉਂਕਿ ਉਹਦੇ ਲਈ ਕਾਫੀ ਸਾਰੇ ਸਬਮਿਸ਼ਨਸ ਆਏ, ਤਕਰੀਬਨ 13,000 ਸਬਮਿਸ਼ਨਸ ਆਏ ਸੀਗੇ। ਤਾਂ ਕਿਉਂਕਿ ਇਹ ਇੰਡੀਪੈਂਡੈਂਟ ਹੇਅਰਿੰਗ ਪੈਨਲ ਸੀਗਾ, ਇਹਦੇ ਵਿੱਚ ਸਰਕਾਰ ਸੈਂਟਰਲ ਸਰਕਾਰ ਹਸਤਕਸ਼ੇਪ ਨਹੀਂ ਸੀ ਕਰ ਸਕਦੀ, ਲੇਕਿਨ ਅਸੀਂ ਕੀ ਕੀਤਾ ਕਿਉਂਕਿ 13,000 ਸਬਮਿਸ਼ਨ ਸੁਣਨ ਨੂੰ ਇੰਨਾ ਜ਼ਿਆਦਾ ਟਾਈਮ ਲੱਗਣਾ ਸੀਗਾ ਕਿ ਸਾਡੀ ਹਾਊਸਿੰਗ ਦੀ ਇਸ਼ੂ ਦੀ ਪ੍ਰੋਬਲਮ ਜਿਹੜੀ ਆ ਉਹ ਹੋਰ ਲੰਬੀ ਖਿੱਚ ਹੋ ਜਾਣੀ ਸੀਗੀ। ਇਸ ਕਰਕੇ ਅਸੀਂ ਇੱਕ ਲੈਜਿਸਲੇਸ਼ਨ ਪਾਸ ਕੀਤਾ ਜਿਹਦੇ ਵਿੱਚ ਕਿ ਸਬ ਕਮੇਟੀਜ਼ ਦੇ ਨਾਲ ਪੈਰਲਲ ਹੇਅਰਿੰਗ ਜਿਹੜੀ ਆ ਉਹ ਚੱਲ ਸਕੇਗੀ, ਕਈ ਸਾਰੀਆਂ ਛੋਟੀ ਛੋਟੀਆਂ ਕਮੇਟੀਆਂ ਬਣਾ ਕੇ ਉਹਨਾਂ ਦੇ ਵਿੱਚ ਸਬਮਿਸ਼ਨ ਸੁਣੇ ਜਾ ਸਕਣ। ਤਾਂ ਇੱਦਾਂ ਕਰਕੇ ਹੁਣ ਸਾਰੇ ਜਿਹੜੇ ਸਬਮਿਸ਼ਨ ਸੀਗੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉਹ ਪੂਰੇ ਸੁਣੇ ਜਾ ਸਕੇ ਨੇ। ਤਾਂ ਫਿਰ ਜਿਹੜਾ ਇੰਡੀਪੈਂਡੈਂਟ ਹੇਅਰਿੰਗ ਪੈਨਲ ਸੀਗਾ ਉਸਨੇ ਆਪਣੀ ਰਿਪੋਰਟ ਜਿਹੜੀ ਆ ਉਹ ਲੋਕਲ ਕੌਂਸਲ ਨੂੰ ਦੇ ਦਿੱਤੀ। ਤਾਂ ਉਹਨਾਂ ਦੇ ਕੋਲ ਜਿੱਦਾਂ ਤੁਸੀਂ ਕਿਹਾ ਹਰਜੀਤ ਕਿ 19 ਅਗਸਤ ਦਾ ਸਮੇਂ ਹੈਗਾ ਆ ਉਸ ਰਿਪੋਰਟ ਦੇ ਉੱਤੇ ਵਿਚਾਰ ਵਿਮਰਸ਼ ਕਰਕੇ ਉਸ ਰਿਪੋਰਟ ਨੂੰ ਅਡੋਪਟ ਕਰਨ ਲਈ। ਇਹਦੇ ਵਿੱਚ ਕੀ ਹੈਗਾ ਆ ਕਿ ਜੇ ਮੰਨ ਲਓ ਕਿ ਕੋਈ ਚੇਂਜਸ ਜਿਹੜੀ ਕੌਂਸਲ ਵਾਲੇ ਸੁਜੈਸਟ ਕਰਦੇ ਨੇ ਜਿਹੜੀ ਉਹ ਰਿਪੋਰਟ ਹੈ ਉਹਦੇ ਵਿੱਚ, ਤਾਂ ਉਹੀ ਚੀਜ਼ਾਂ ਨੂੰ ਅਪੀਲ ਕੀਤਾ ਜਾ ਸਕਦਾ, ਬਾਕੀ ਕੋਈ ਵੀ ਚੀਜ਼ ਨੂੰ ਅਪੀਲ ਨਹੀਂ ਕੀਤਾ ਜਾ ਸਕਦਾ ਇਨਵਾਇਰਮੈਂਟ ਕੋਰਟ ਦੇ ਵਿੱਚ। ਠੀਕ। ਤਾਂ ਬਹੁਤ ਸਾਰੇ ਲੋਕਾਂ ਲਈ ਮੈਂ ਇਹ ਸੁਜੈਸਟ ਕਰੂੰਗੀ ਕਿ ਇੱਕ ਵੈਬਸਾਈਟ ਇਹਦੇ ਲਈ ਖਾਸ ਬਣਾਈ ਗਈ ਹੈ ਕਿ ਇੰਡੀਪੈਂਡੈਂਟ ਹੇਅਰਿੰਗ ਪੈਨਲ ਦੀ ਰਿਪੋਰਟ ਦੇ ਬਾਅਦ ਕਿ ਉਹ ਆਪਣੇ ਘਰ ਦਾ ਐਡਰੈਸ ਪਾ ਕੇ ਉਹ ਚੈੱਕ ਕਰ ਸਕਦੇ ਆ ਕਿ ਉਹਨਾਂ ਦੇ ਘਰ ਦੀ ਆਲੇ ਦੁਆਲੇ ਦਾ ਜਿਹੜੀ ਜ਼ੋਨਿੰਗ ਹੈ ਉਹ ਕਿੱਦਾਂ ਅਫੈਕਟ ਹੋ ਰਹੀ ਆ। ਜਿੱਦਾਂ ਹੋ ਸਕਦਾ ਕਿ ਕਈਆਂ ਦੇ ਘਰਾਂ ਦੇ ਆਲੇ ਦੁਆਲੇ 6 ਮੰਜ਼ਿਲਾ ਬਿਲਡਿੰਗ ਬਣ ਸਕਦੀ ਹੋਵੇ, ਕਈਆਂ ਦੇ ਇਹ ਪੂਰੀ ਜਿਹੜੀ ਉਹ ਜ਼ੋਨਿੰਗ ਸੀਗੀ ਅਰਬਨ ਸਬ ਅਰਬਨ ਦੀ ਉਹ ਸਭ ਸਿੰਗਲ ਸਟੋਰੀ ਦੇ ਉਹ ਸਭ ਚੇਂਜ ਹੋ ਰਹੀ ਹੈ ਉਹਦੇ ਕਾਰਨ। ਤਾਂ ਮੈਂ ਚਾਹੂੰਗੀ ਕਿ ਤੁਹਾਡੇ ਲਿਸਨਰਸ ਨੂੰ ਇਹ ਪਤਾ ਹੋਵੇ ਕਿ ਉਹ ਆਪਣੇ ਘਰ ਦੇ ਆਲੇ ਦੁਆਲੇ ਤੇ ਕੀ ਚੇਂਜਸ ਆਉਣ ਵਾਲੇ ਨੇ ਯੂਨਿਟਰੀ ਪਲਾਨ ਦੇ ਕਾਰਨ, ਉਹ ਆਨਲਾਈਨ ਜਾ ਕੇ ਉਹ ਚੈੱਕ ਕਰ ਸਕਦੇ ਨੇ, ਤਾਂ ਕਿ ਉਹਨਾਂ ਨੂੰ ਪਤਾ ਰਹੇ ਕਿ ਆਲੇ ਦੁਆਲੇ ਦੀ ਕਿੱਦਾਂ ਦੀਆਂ ਹੋਰ ਬਿਲਡਿੰਗਸ ਬਣ ਸਕਦੀਆਂ ਉਹਨਾਂ ਦੇ ਘਰ ਦੇ ਆਲੇ ਦੁਆਲੇ। ਜੀ ਜੀ, ਜੇਕਰ ਤੁਸੀਂ ਇੱਕ ਵਾਰ ਸਾਨੂੰ ਵੈਬਸਾਈਟ ਦੱਸ ਦਿਓ ਤਾਂ ਸ਼ਾਇਦ ਸਰੋਤਿਆਂ ਨੂੰ ਸੌਖਾ ਹੋ ਜਾਏਗਾ ਲੱਭਣਾ। ਜੀ, ਇਹ ਇੰਡੀਪੈਂਡੈਂਟ ਹੇਅਰਿੰਗ ਪੈਨਲ ਦੀ ਰਿਪੋਰਟ ਦੀ ਵੈਬਸਾਈਟ ਹੈਗੀ ਆ। ਠੀਕ। ਤਾਂ ਮੈਂ ਹਜੀ ਤੁਹਾਨੂੰ ਇਹ ਵੈਬਸਾਈਟ ਜਿਹੜੀ ਹੈ ਕਿ ਭੇਜ ਦਾਂਗੀ, ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਨੂੰ ਦੱਸ ਦਿਓ। ਜੀ ਜ਼ਰੂਰ। ਅਤੇ ਡਾਕਟਰ ਸਾਹਿਬ, ਸਾਊਥ ਔਕਲੈਂਡ ਵਿੱਚ ਕ੍ਰਾਈਮ ਦੇ ਕਾਫੀ ਕੇਸਿਸ ਜਿਹੜੇ ਨੇ ਪਹਿਲਾਂ ਵੀ ਵੈਸੇ ਕਾਫੀ ਸਾਹਮਣੇ ਆਉਂਦੇ ਰਹੇ ਨੇ, ਅਤੇ ਹੁਣ ਰੀਸੈਂਟਲੀ ਕਾਫੀ ਰੋਬਰੀਜ਼ ਹੋਈਆਂ, ਜਿਹੜੇ ਸਮਾਲ ਬਿਜ਼ਨਸ ਨੇ ਕਾਫੀ ਇਸ ਤੋਂ ਪ੍ਰਭਾਵਿਤ ਹੁੰਦੇ ਨੇ, ਇਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ? ਜੀ ਹਰਜੀਤ, ਤੁਸੀਂ ਜਾਣਦੇ ਹੋ ਕਿ ਸਾਡੇ ਜਿਹੜੇ ਭਾਰਤੀ ਭਾਈਚਾਰੇ ਦੇ ਲੋਕ ਨੇ, ਅਸੀਂ ਸਾਰੇ ਕਈ ਸਮਾਲ ਬਿਜ਼ਨਸ ਸੰਬੰਧ ਰੱਖਦੇ ਹਾਂ, ਪਰਿਵਾਰ ਦਾ ਕੋਈ ਨਾ ਕੋਈ ਪਰਿਵਾਰ ਦਾ ਸਦੱਸਿਆ ਹੁੰਦਾ ਹੈ ਜਿਹਦੇ ਕੋਲ ਕਿ ਡੇਅਰੀ ਹੈ ਜਾਂ ਲੀਕਰ ਸਟੋਰ ਆ ਜਾਂ ਹੋਰ ਕਿਸੇ ਤਰ੍ਹਾਂ ਦਾ ਆਊਟਲੈਟ ਹੈਗਾ ਜਿੱਥੇ ਕਿ ਪਬਲਿਕ ਨਾਲ ਪਾਲਾ ਪੈਂਦਾ ਹੈਗਾ, ਤਾਂ ਉਹਨਾਂ ਦੇ ਉੱਤੇ ਕਾਫੀ ਅਟੈਕਸ ਹੋਏ ਨੇ, ਹੋਰ ਸਪੈਸ਼ਲੀ ਸਾਊਥ ਔਕਲੈਂਡ ਦੇ ਵਿੱਚ। ਸਾਊਥ ਔਕਲੈਂਡ ਦੇ ਵਿੱਚ ਲਾਅ ਐਂਡ ਆਰਡਰ ਦੇ ਉੱਤੇ ਪਿਛਲੇ ਹਫ਼ਤੇ ਇੱਕ ਮੀਟਿੰਗ ਔਰਗਨਾਈਜ਼ ਕਰਾਈ ਗਈ ਸੀਗੀ ਇੱਕ ਲੋਕਲ ਬਿਜ਼ਨਸ ਗਰੁੱਪ ਨੇ, ਤਾਂ ਉਹਦੇ ਵਿੱਚ ਮੈਂ ਵੀ ਗਈ ਸੀਗੀ। ਹੋਰ ਉਹਦੇ ਬਾਅਦ ਜਾ ਕੇ ਮੈਂ ਜਿਹੜੀ ਸਾਡੀ ਪੁਲਿਸ ਮਿਨਿਸਟਰ ਹੈ ਉਹਦੇ ਨਾਲ ਵੀ ਗੱਲ ਕੀਤੀ ਹੈ, ਹੋਰ ਵੀ ਕਈਆਂ ਨਾਲ ਗੱਲ ਕੀਤੀ ਹੈ, ਹੋਰ ਨਤੀਜਾ ਕਾਫੀ ਪੋਜ਼ਿਟਿਵ ਹੈ। ਹੋਰ ਇਹ ਤੁਸੀਂ ਇਸ ਹਫ਼ਤੇ ਸ਼ਾਇਦ ਖਬਰਾਂ 'ਚ ਵੀ ਸੁਣ ਲਿਆ ਹੋਵੇ ਕਿ ਹੁਣ ਅਸੀਂ ਪੁਲਿਸ ਨੰਬਰਸ ਵਧਾਉਣ ਲਈ ਕਰ ਰਹੇ ਹੈਗੇ ਹਾਂ ਕੰਮ, ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਪੁਲਿਸ ਨੰਬਰਸ ਜਿਹੜੇ ਸੀਗੇ ਉਹ ਵਧਾਏ ਸੀਗੇ 2009 ਦੇ ਵਿੱਚ, ਅਸੀਂ 600 ਪੁਲਿਸ ਆਫਿਸਰਸ ਹੋਰ ਐਡ ਕੀਤੇ ਸੀਗੇ, ਲੇਕਿਨ ਉਹਦੇ ਬਾਅਦ ਅਸੀਂ ਕੀ ਕੀਤਾ ਸੀਗਾ ਕਿ ਟੈਕਨੋਲੋਜੀ ਨੂੰ ਇੰਨਾ ਐਡਵਾਂਸ ਕਰਾਤਾ ਫੰਡਿੰਗ ਵਧਾ ਕੇ ਪੁਲਿਸ ਵਾਲਿਆਂ ਲਈ, ਕਿ ਉਹਦੇ ਨਾਲ ਉਹਨਾਂ ਦਾ ਕੰਮ ਇੰਨਾ ਤੇਜ਼ ਹੋਇਆ ਕਿ ਸਾਨੂੰ ਬਿਨਾਂ ਹੋਰ ਪੁਲਿਸ ਆਫਿਸਰਸ ਐਡ ਕੀਤੇ ਸਾਨੂੰ ਕਈ ਸਾਰਾ ਜਿੱਦਾਂ ਕਿ ਜਿਹੜਾ ਕੰਮ ਐਕਸਟਰਾ ਹੋ ਜਾਂਦਾ ਸੀ ਉਹ ਕਈ ਹੋਰ ਪੁਲਿਸ ਆਫਿਸਰਸ ਦੇ ਬਰਾਬਰ ਦਾ ਸੀਗਾ। ਲੇਕਿਨ ਹੁਣ ਅਸੀਂ ਸੋਚਦੇ ਹਾਂ ਕਿ ਸਾਊਥ ਆਕਲੈਂਡ ਦੇ ਵਿੱਚ ਜਿੱਦਾਂ ਦੇ ਕੇਸਿਸ ਆ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਹੋਰ ਪੁਲਿਸ ਨੰਬਰਸ ਨੂੰ ਵਧਾਉਣਾ ਵੀ ਜ਼ਰੂਰੀ ਹੈ, ਤਾਂ ਹੁਣ ਇਹਦੇ ਅਨਾਊਂਸਮੈਂਟ ਦਾ ਇੰਤਜ਼ਾਰ ਚੱਲ ਰਿਹਾ ਹੈ। ਲੇਕਿਨ ਮਿਨਿਸਟਰ ਇਨ ਪ੍ਰਿੰਸੀਪਲ ਪੂਰੀ ਤਰ੍ਹਾਂ ਨਾਲ ਰਾਜ਼ੀ ਹੈ ਕਿ ਹੋਰ ਪੁਲਿਸ ਆਫਿਸਰਸ ਵਧਾਉਣੇ ਚਾਹੀਦੇ ਨੇ, ਤਾਂ ਮੈਂ ਇਸ ਲਈ ਕਮਿਊਨਿਟੀ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੂੰਗੀ ਕਿ ਉਹਨਾਂ ਨੇ ਮੈਨੂੰ ਉਸ ਮੀਟਿੰਗ ਦੇ ਵਿੱਚ ਬੁਲਾ ਕੇ ਆਪਣੇ ਜਿਹੜੇ ਕੰਸਰਨ ਸੀਗੇ ਪਿਛਲੇ ਹਫ਼ਤੇ ਦੱਸੇ, ਜਿਨ੍ਹਾਂ ਦੀ ਵਜ੍ਹਾ ਨਾਲ ਮੇਰੇ ਕੋਲ ਵੀ ਸੋਲਿਡ ਕੇਸ ਸੀਗਾ ਕਿ ਮੈਂ ਮਿਨਿਸਟਰ ਨਾਲ ਜਾ ਕੇ ਗੱਲ ਕਰ ਸਕਾਂ। ਜੀ ਸੋ, ਕਿਉਂਕਿ ਆਮ ਤੌਰ 'ਤੇ ਜਿਹੜੀ ਕੰਪਲੇਂਟ ਹਮੇਸ਼ਾ ਕੀਤੀ ਜਾਂਦੀ ਹੈ ਜੇਕਰ ਕੋਈ ਰੋਬਰੀ ਹੋ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਬਹੁਤ ਘੱਟ ਕੇਸਿਸ ਦੇ ਵਿੱਚ ਅਜਿਹਾ ਹੁੰਦਾ ਹੈ ਜਦੋਂ ਮੌਕੇ 'ਤੇ ਪੁਲਿਸ ਪਹੁੰਚਦੀ ਹੈ। ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੱਸਿਆ ਜਿਹੜੀ ਹੈ ਇਹ ਹੱਲ ਹੋ ਸਕੇਗੀ। ਹਾਂਜੀ ਹਰਜੀਤ, ਇੱਕ ਜ਼ਰੂਰ ਮੈਂ ਕਹਿਣਾ ਚਾਹੂੰਗੀ ਇੱਥੇ ਕਿ ਪੁਲਿਸ ਜਿਲ੍ਹੇ ਬੁਲਾਈ ਜਾਂਦੀ ਹੈ, ਹੋਰ ਮੰਨ ਲਓ ਕਿ ਉੱਥੇ ਕੋਈ ਕ੍ਰਾਈਮ ਹੋ ਰਿਹਾ, ਉਸ ਲਈ ਪੁਲਿਸ ਉੱਥੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਪਹੁੰਚ ਜਾਂਦੀ ਹੈ। ਕਿਸੇ ਵੀ ਬਿਜ਼ਨਸ ਪਰਸਨ ਨੇ ਇੱਦਾਂ ਦੀ ਸ਼ਿਕਾਇਤ ਨਹੀਂ ਕੀਤੀ, ਲੇਕਿਨ ਸ਼ਿਕਾਇਤ ਇਹ ਕੀਤੀ ਕਿ ਬਾਰ ਬਾਰ ਉਹ ਜਿਹੜੇ ਅਟੈਕਸ ਨੇ ਉਹਨਾਂ ਦੇ ਉੱਤੇ ਹੋ ਰਹੇ ਨੇ। ਪਰ ਪੁਲਿਸ ਜਿਹੜੀ ਹੈਗੀ ਹੈ ਫੜ ਵੀ ਲੈਂਦੀ ਹੈ ਬੰਦਿਆਂ ਨੂੰ, ਇੱਦਾਂ ਕਿ ਨਹੀਂ ਫੜਦੀ ਹੈਗੀ ਹੈ। ਉਸ ਪਾਸਿਓਂ ਪੁਲਿਸ ਲਈ ਉਹ ਜਿਹੜੇ ਬਿਜ਼ਨਸ ਪੀਪਲ ਸੀਗੇ ਉਹਨਾਂ ਨੇ ਕਾਫੀ ਤਾਰੀਫ ਕੀਤੀ ਕਿ ਸਾਡੇ ਪੁਲਿਸ ਆਫਿਸਰ ਇੱਥੇ ਕਾਫੀ ਐਫੀਸ਼ੀਐਂਟ ਨੇ। ਲੇਕਿਨ ਇੱਕ ਚੀਜ਼ ਤੋਂ ਮੈਂ ਅਗਵਾ ਕਰਨਾ ਚਾਹੂੰਗੀ ਕਿ ਜਿਹੜਾ ਇੱਕ ਕੇਸ ਆਇਆ ਸੀਗਾ ਜਿਹਦੇ ਵਿੱਚ ਕਿ ਝੂਠ ਬੋਲਿਆ ਗਿਆ ਸੀਗਾ ਪੁਲਿਸ ਨੂੰ ਕਿ ਉਹਨਾਂ ਦੇ ਕੋਲ ਬੰਦੂਕ ਹੈ, ਇੱਦਾਂ ਦੇ ਝੂਠ ਪੁਲਿਸ ਕੋਲ ਨਹੀਂ ਬੋਲਣੇ ਚਾਹੀਦੇ, ਕਿਉਂਕਿ ਜੇ ਕੋਈ ਵੀ ਪੁਲਿਸ ਨੂੰ ਕੁਛ ਵੀ ਝੂਠ ਬਿਆਨ ਦਿੰਦਾ ਹੈ ਜਾਂ ਝੂਠ ਕਮੈਂਟ ਦਿੰਦਾ ਆ ਤਾਂ ਉਹਦੇ ਪਿੱਛੇ ਜਿਹੜੀ ਪੁਲਿਸ ਹੈ ਉਹ ਉਸ ਬੰਦੇ ਨੂੰ ਚਾਰਜ ਕਰ ਸਕਦੀ ਹੈ। ਜੇ ਪੁਲਿਸ ਨੂੰ ਪਤਾ ਲੱਗ ਜਾਂਦਾ ਕਿ ਜੋ ਦੱਸਿਆ ਗਿਆ ਸੀਗਾ ਉਹ ਝੂਠ ਸੀਗਾ ਤਾਂ ਉਹ ਇੱਕ ਚਾਰਜੇਬਲ ਅਫੈਂਸ ਹੈਗਾ ਆ। ਤਾਂ ਮੈਂ ਨਹੀਂ ਚਾਹੁੰਦੀ ਕਿ ਕਮਿਊਨਿਟੀ ਦੇ ਵਿੱਚੋਂ ਕੋਈ ਵੀ ਝੂਠ ਬੋਲੇ, ਹੋਰ ਝੂਠ ਬੋਲਣ ਨਾਲ ਕੀ ਹੁੰਦਾ ਕਿ ਫਿਰ ਸਾਡੇ ਲਈ ਵੀ ਬਹੁਤ ਹੀ ਅੰਬੈਰਸਿੰਗ ਹੈ, ਮੇਰੇ ਲਈ ਵੀ ਬਹੁਤ ਅੰਬੈਰਸਿੰਗ ਹੈ ਕਿ ਮੈਂ ਜਾ ਕੇ ਫਿਰ ਉਸ ਕੇਸ ਨੂੰ ਕਿੱਦਾਂ ਉਠਾਵਾਂ ਜੇ ਉਸ ਕੇਸ ਦੇ ਵਿੱਚ ਅੱਧਾ ਜਿਹੜਾ ਹੈਗਾ ਆ ਚਾਹੇ ਕਿਸੇ ਵੀ ਰੀਜ਼ਨ ਕਰਕੇ ਚਾਹੇ ਪੁਲਿਸ ਨੂੰ ਛੇਤੀ ਬੁਲਾਉਣ ਲਈ ਚਾਹੇ ਆਪਣੇ ਕੇਸ ਤੇ ਐਕਸ਼ਨ ਤੇਜ਼ ਕਰਵਾਉਣ ਲਈ ਝੂਠ ਬੋਲਿਆ ਗਿਆ ਹੋਵੇ, ਲੇਕਿਨ ਝੂਠ ਝੂਠ ਹੀ ਹੁੰਦਾ ਆ ਤਾਂ ਉਹਦੇ ਵਿੱਚ ਫਿਰ ਮੈਂ ਸਾਥ ਨਹੀਂ ਦੇ ਸਕਦੀ। ਤਾਂ ਮੈਂ ਕਮਿਊਨਿਟੀ ਨੂੰ ਇਹੀ ਕਹੂੰਗੀ ਕਿ ਜਦੋਂ ਵੀ ਪੁਲਿਸ ਨਾਲ ਤੁਸੀਂ ਫੋਨ ਤੇ ਗੱਲ ਕਰਦੇ ਹੋ ਜੋ ਇੰਸੀਡੈਂਟ ਹੋਇਆ ਉਹਨੂੰ ਐਗਜੈਕਟ ਜੋ ਹੈਗਾ ਆ ਡਿਸਕ੍ਰਿਪਸ਼ਨ ਸਾਈਟ ਦਾ ਉਹੀ ਦਿਓ, ਝੂਠ ਬਿਲਕੁਲ ਨਾ ਬੋਲੋ ਕਿਉਂਕਿ ਪੁਲਿਸ ਤੁਹਾਨੂੰ ਆ ਕੇ ਤੁਹਾਡੇ ਝੂਠ ਦੇ ਕਾਰਨ ਵੀ ਜਾਂਚ ਕਰ ਸਕਦੀ ਹੈ। ਸੋ ਅਸੀਂ ਝੂਠ ਕਿਉਂ ਬੋਲਦੇ ਹਾਂ, ਸਾਨੂੰ ਕੀ ਲੋੜ ਹੈ ਝੂਠ ਬੋਲਣ ਦੀ, ਸਾਨੂੰ ਜ਼ਰੂਰ ਇਸ ਚੀਜ਼ 'ਤੇ ਵਿਚਾਰ ਕਰਨੀ ਚਾਹੀਦੀ ਹੈ। ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਸਮਾਂ ਤੁਹਾਡਾ ਕਾਫੀ ਰੁਝੇਵੇਂ ਹੁੰਦੇ ਨੇ ਫਿਰ ਵੀ ਤੁਸੀਂ ਸਾਨੂੰ ਸਮਾਂ ਦਿੱਤਾ, ਉਸ ਦੇ ਲਈ ਬਹੁਤ ਬਹੁਤ ਧੰਨਵਾਦ। ਅਤੇ ਮੈਂ ਉਮੀਦ ਕਰਦੀ ਹਾਂ ਕਿ ਹੁਣ ਅਸੀਂ ਲਗਾਤਾਰ ਗੱਲ ਕਰਦੇ ਰਹਾਂਗੇ। ਜੀ ਹਰਜੀਤ, ਹਾਂਜੀ ਜੀ, ਮੈਂ ਵੀ ਉਮੀਦ ਕਰਦੀ ਹਾਂ ਕਿ ਤੁਹਾਡੇ ਪ੍ਰੋਗਰਾਮ ਦੇ ਜ਼ਰੀਏ ਮੈਂ ਵੀ ਕਮਿਊਨਿਟੀ ਨਾਲ ਇਸੇ ਤਰ੍ਹਾਂ ਨਾਲ ਗੱਲਬਾਤ ਕਰਦੀ ਰਹਾਂਗੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸੋ ਡਾਕਟਰ ਪਰਮਾਰ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਅਤੇ ਲਗਾਤਾਰ ਇੱਕ ਹਫ਼ਤਾ ਛੱਡ ਕੇ ਅਗਲੇ ਹਫ਼ਤੇ ਇਹਨਾਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ, ਅਪਡੇਟਸ ਅਸੀਂ ਇਹਨਾਂ ਤੋਂ ਲੈਂਦੇ ਰਹਿੰਦੇ ਹਾਂ। ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਵੀ ਵੇਲਾ ਹੋ ਰਿਹਾ, ਬ੍ਰੇਕ 'ਤੇ ਚੱਲਦੇ ਹਾਂ। ਬ੍ਰੇਕ ਤੋਂ ਬਾਅਦ ਕੁਝ ਹੋਰ ਜਾਣਕਾਰੀਆਂ ਤੁਹਾਡੇ ਲਈ ਰਹਿਣਗੀਆਂ ਅਤੇ ਯਾਦ ਕਰਾਉਂਦੇ ਚੱਲੀਏ। ਠੀਕ 8 ਵਜੇ ਇਮੀਗ੍ਰੇਸ਼ਨ ਗੁਰੂ ਦੇ ਸਹਿਯੋਗ ਦੇ ਨਾਲ ਜਤਿੰਦਰ ਪੰਨੂ ਹੋਰਾਂ ਦੇ ਨਾਲ ਵੀ ਸਾਡੀ ਗੱਲਬਾਤ ਲਾਈਵ ਚੱਲੇਗੀ। ਯਾਰ ਬੜੀ ਟੈਨਸ਼ਨ 'ਚ ਲੱਗ ਰਿਹਾ, ਕੀ ਗੱਲ ਹੋ ਗਈ? ਯਾਰ ਮੈਂ 3 ਸਾਲ ਪਹਿਲਾਂ ਕਰ ਲਿਆ ਸੀ, ਹੁਣ ਮੈਂ ਸੋਚਦਾ ਵੀ ਜੇ ਇਹਨੂੰ ਵੇਚ ਕੇ ਨਵਾਂ ਘਰ ਲੈ ਲਵਾਂ ਤੇ ਫਿਰ ਮੈਂ ਸੋਚਦਾ ਵੀ ਇਹਦੇ ਚੋਂ ਥੋੜੇ ਪੈਸੇ ਕੱਢ ਕੇ ਕੋਈ ਇਨਵੈਸਟਮੈਂਟ ਪ੍ਰਾਪਰਟੀ ਲੈ ਲਵਾਂ। ਇਹਦੇ 'ਚ ਟੈਨਸ਼ਨ ਵਾਲੀ ਕਿਹੜੀ ਗੱਲ ਹੈ? ਉਹ ਕਿਸੇ ਵਧੀਆ ਜੇ ਰੀਅਲ ਏਸਟੇਟ ਏਜੰਟ ਨਾਲ ਗੱਲ ਕਰਕੇ ਦੇਖ ਲਾ। ਉਹ ਇਹੀ ਤਾਂ ਟੈਨਸ਼ਨ ਵਾਲੀ ਗੱਲ ਆ, ਮਾਰਕੀਟ 'ਚ ਕਿੰਨੇ ਏਜੰਟ ਆ, ਕਿਤੇ ਭਰੋਸਾ ਕਰਾਂ। ਉਹ ਜੇ ਇਹ ਗੱਲ ਹੈ ਤਾਂ ਫਿਰ ਬਾਰਫੁੱਟ ਐਂਡ ਥੌਮਸਨ ਦੇ ਗੁਰਜੀਤ ਸੇਖੋ ਨਾਲ ਗੱਲ ਕਰਕੇ ਦੇਖ, ਕਿਉਂਕਿ ਉਹ ਰਿਸ਼ਤੇ ਬਣਾਉਣ 'ਚ ਵਿਸ਼ਵਾਸ ਰੱਖਦੇ ਨੇ, ਨਾ ਕਿ ਪੈਸੇ ਬਣਾਉਣ 'ਚ। ਆਕਲੈਂਡ ਦੀ ਸਭ ਤੋਂ ਵੱਡੀ ਰੀਅਲ ਏਸਟੇਟ ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੇ ਗੁਰਜੀਤ ਸੇਖੋਂ, ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ, ਇਹਨਾਂ ਨੂੰ ਇੱਕ ਵਾਰ ਜ਼ਰੂਰ ਮਿਲੋ। ਫਸਟ ਟਾਈਮ ਪ੍ਰਾਪਰਟੀ ਬਾਇਰਸ ਤਾਂ ਇੱਕ ਵਾਰ ਜ਼ਰੂਰ ਮਿਲਣ ਗੁਰਜੀਤ ਸੇਖੋਂ, 323 ਗ੍ਰੇਟ ਸਾਊਥ ਰੋਡ, ਉਟਾਹੂ। ਕਾਲ 0272829448 ਔਰ 0927640444। ਰੱਖੜੀ ਦੇ ਸ਼ੁਭ ਤਿਉਹਾਰ ਤੇ ਇੰਡੀਆ ਇਨ ਸਟਾਈਲ ਤੇ ਨਵੀਂ ਕਲੈਕਸ਼ਨ ਆ ਚੁੱਕੀ ਹੈ, ਜਿੱਥੇ ਮਿਲਦੀ ਹੈ ਬਹੁਤ ਵੈਰਾਈਟੀ। ਰੈਡੀਮੇਡ ਸੂਟ ਅਤੇ ਸਾੜੀਆਂ, ਲਹਿੰਗਾਸ ਤੇ 30-50% ਆਫ ਤੇ ਜੁਐਲਰੀ, ਚੇਨ ਸੈੱਟ, ਬੈਂਗਲਸ, ਇਅਰਿੰਗਸ, ਬੈਲੀ ਬੈਲਟਸ, ਐਂਕਲੇਟਸ ਤੇ ਹੋਰ ਬਹੁਤ ਸਾਰੇ ਡਿਫਰੈਂਟ ਗਿਫਟ ਆਈਡੀਆਜ਼ ਜਿਵੇਂ ਕਿ ਪ੍ਰੈਸਟੀਜ ਗੈਸ ਚੁੱਲ੍ਹਾ, ਪ੍ਰੈਸ਼ਰ ਕੁੱਕਰ, ਨੌਨਸਟਿਕ ਤਵਾ, ਇਲੈਕਟ੍ਰੋਨਿਕ ਰੋਟੀ ਮੇਕਰ, ਲੇਡੀਜ਼ ਹੈਂਡਬੈਗ, ਟੇਬਲ ਕਵਰ, ਬੈੱਡ ਸ਼ੀਟਸ, ਸ਼ਾਲ, ਪੂਜਾ ਮੰਦਿਰ, ਕਾਰਾਂ ਚਲਾਉਣ ਲਈ ਹੈਂਗਿੰਗ ਖੰਡਾ ਸਾਹਿਬ, ਬਹੁਤ ਹੀ ਸਪੈਸ਼ਲ ਪ੍ਰਾਈਜ਼ ਵਿੱਚ ਪਹੁੰਚਣਾ ਨਾ ਭੁੱਲਣਾ। ਇੰਡੀਅਨ ਇਨ ਸਟਾਈਲ, बिना प्रचार कादा कारोबार अपने बिजनेस नु ग्रो करते देखना चाहते हो ता एदे बारे लोकां नु दसो भी रेडियो स्पाइस लेके आया है एडवर्टाइजमेंट्स दे स्पेशल रेट्स ताजो तुहाडा कारोबार फड़े रफ्तार कॉल 09390067 और 02102795403 रेडियो स्पाइस दे डिजिटल रेडियो सेट्स जस्ट फ्रेश पापा टोयोटा विखे उपलब्ध ने 158 कोलमा रोड पापा टोयोटा जस्ट फ्रेश अते फोन कर सकदे हो 2774383 ते अज फिर मसलां दी दाल लेंदी है जरा साइड होवोंगे ना जी असी रोकया किते पंजाबी किचन दा नाम सुनया कदी हां जी बेहतरीन नॉन वेज डिशेस अते वेजिटेरियन बंदियां वास्ते स्पेशल डिशेस अवेलेबल ने मंडे ट्यूसडे वेडनेसडे ऑल मेंस सिर्फ 10 डॉलर अते नाल दी नाल 45 तो वध बंदियां दे बैठन दी सिटिंग कैपेसिटी नाले कल्ले क्यों भाभी जी बच्चियां नु नाल लेके आयो फैमिली एनवायरनमेंट है बेस्ट फूड इन द टाउन ते हर मौके ते केटरिंग भी करदे ने पंजाबी किचन 2/70 एवरग्लेड ड्राइव मैनेखाओ फोन नंबर 09263-4300 जादू ही है तेरे हथां च तां क्या स्वाद रोटी बनाई है ए जादू है आशीर्वाद न्यूजीलैंड दा न्यूजीलैंड विच ही पीसिया आशीर्वाद प्योर चक्की फ्रेश आटा भाई सच्ची स्वाद आ गया आशीर्वाद न्यूजीलैंड है तो फिर कोई होर आटा पसंद भी नहीं आएगा असी ऑस्ट्रेलिया तो प्रीमियम क्वालिटी दी कणक ले आके न्यूजीलैंड विच हाइजीनिक चक्कियां विच पीस के बिल्कुल फ्रेश आटा तुहाडे तक पहुंचाने आ हुन दुकान ते जाके आशीर्वाद न्यूजीलैंड मेड आटा ही मंगना आशीर्वाद न्यूजीलैंड प्रॉपर्टी दे चक्कर करके मेरे हस्बैंड पहला बहुत टेंशन विच सन पर थैंक्स टू लीगल एसोसिएट्स जिन्हां दी सही गाइडेंस ने सानू इस मुश्किल विचों कढ़िया ते हुण असी खुशी-खुशी अपने सुपनियां दे घर विच रह रहे हां अपनी वीजा एप्लीकेशन मैं लीगल एसोसिएट्स दी टीम कोलों लवाई सी जिन्हां दी एक्सपर्ट गाइडेंस करके अज मेरे कोल न्यूजीलैंड दी पीआर आ ਉਹ ਹਰ ਤਰ੍ਹਾਂ ਦੀਆਂ ਵੀਜ਼ਾ ਐਪਲੀਕੇਸ਼ਨ ਲਾਉਂਦੇ ਆ ਮਿਨਿਸਟਰੀਅਲ ਅਪੀਲਸ ਇਮੀਗ੍ਰੇਸ਼ਨ ਤੇ ਪ੍ਰੋਟੈਕਸ਼ਨ ਟ੍ਰਿਬਿਊਨਲ ਅਪੀਲ ਤੇ ਡਿਪੋਰਟੇਸ਼ਨ ਵਗੈਰਾ ਲੀਗਲ ਐਸੋਸੀਏਟਸ ਬੈਰਿਸਟਰਸ ਐਂਡ ਸੋਲਿਸਿਟਰਸ ਤੁਹਾਡੀ ਹਰ ਤਰ੍ਹਾਂ ਦੀ ਲੀਗਲ ਪ੍ਰੋਬਲਮ ਦਾ ਹੱਲ ਹੈ ਸਾਡੇ ਕੋਲ ਸੇਲ ਐਂਡ ਪਰਚੇਜ਼ ਆਫ ਪ੍ਰਾਪਰਟੀਜ਼ ਸੇਲ ਐਂਡ ਪਰਚੇਜ਼ ਆਫ ਬਿਜ਼ਨੈਸਿਸ ਐਂਡ ਲੀਜ਼ ਮੈਟਰਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ ਮੈਟਰਸ ਕ੍ਰਿਮੀਨਲ ਟ੍ਰੈਫਿਕ ਐਂਡ ਡੋਮੈਸਟਿਕ ਵਾਇਲੈਂਸ ਮੈਟਰਸ ਇੰਪਲੋਇਮੈਂਟ ਐਂਡ ਫੈਮਿਲੀ ਮੈਟਰਸ ਵਿਲਸ ਕੋਈ ਵੀ ਕਾਨੂੰਨੀ ਅੜਚਨ ਆਵੇ ਤਾਂ ਸਾਨੂੰ ਯਾਦ ਕਰੋ ਲੀਗਲ ਐਸੋਸੀਏਟਸ ਬੈਰਿਸਟਰਸ ਐਂਡ ਸੋਲਿਸਿਟਰਸ ਲੈਵਲ 1 31st ਈਸਟ ਟਮਾਕੀ ਰੋਡ ਪਾਪਾਟੋਏਟੋਏ ਚੀਜ਼ ਕੇਕ ਸ਼ਾਪ ਦੇ ਬਿਲਕੁਲ ਨਾਲ ਤੇ ਬੈਂਕ ਆਫ ਇੰਡੀਆ ਦੇ ਉੱਪਰ ਕਾਲ ਰਾਜ ਔਰ ਆਸ਼ਿਮਾ 09279-9439-09-279-9439 ਬਈ ਕਮਾਲ ਹੈ ਮੈਂ ਅਜੇ ਪਿਛਲੇ ਸਾਲ ਹੀ ਨਵਾਂ ਘਰ ਖਰੀਦਿਆ ਉਹ ਇੰਨਾ ਫਰੈਸ਼ ਨਹੀਂ ਲੱਗਦਾ ਇੰਨਾ ਫਰੈਸ਼ ਤੁਹਾਡਾ 10 ਸਾਲ ਪੁਰਾਣਾ ਘਰ ਲੱਗ ਰਿਹਾ ਇਹ ਫਰੈਸ਼ਨੈਸ ਜ਼ੇਫਰ ਪਿਓਰ 에ਅਰ ਵੈਂਟੀਲੇਸ਼ਨ ਸਿਸਟਮ ਦਾ ਕਮਾਲ ਹੈ ਜ਼ੇਫਰ ਨਵੀਂ ਤਕਨੀਕ ਨਾਲ ਬਣਿਆ ਵੈਂਟੀਲੇਟਰ ਹੈ ਅਤੇ ਸਭ ਤੋਂ ਜ਼ਿਆਦਾ ਪਿਓਰ ਫਿਲਟਰਡ 에ਅਰ ਤੁਹਾਡੇ ਘਰ ਦੇ ਹਰ ਕੋਨੇ ਵਿੱਚ ਜਾਵੇਗੀ ਯਾਨੀ ਕਿ ਤੁਹਾਨੂੰ ਬਿਮਾਰ ਹੋਣ ਤੋਂ ਬਚਾਵੇਗੀ ਤੁਹਾਨੂੰ ਤੁਹਾਡੇ ਘਰ ਵਿੱਚੋਂ ਮੋਇਸਚਰ ਡਸਟ ਬੈਕਟੀਰੀਆ ਅਤੇ ਪੋਲਨ ਤੋਂ ਛੁਟਕਾਰਾ ਮਿਲੇਗਾ ਬਹੁਤ ਘੱਟ ਬਿਜਲੀ ਦਾ ਖਰਚਾ ਕੇਵਲ 10 ਸੈਂਟਸ ਅ ਡੇ ਸਰਦੀਆਂ ਤੇ ਗਰਮੀਆਂ ਦੇ ਵੱਖ-ਵੱਖ ਸਿਸਟਮ ਲਗਵਾਉਣ ਦਾ ਝੰਜਟ ਵੀ ਖਤਮ ਇਹ ਨਿਊਜ਼ੀਲੈਂਡ ਮੇਡ ਪ੍ਰੋਡਕਟ ਹੈ ਤੇ ਤੁਸੀਂ ਪੂਰਾ ਭਰੋਸਾ ਕਰ ਸਕਦੇ ਹੋ ਕਾਲ ਫਾਰ ਫ੍ਰੀ ਕੋਟੇਸ਼ਨ 0508-937-497 ਰੇਡੀਓ ਸਪਾਈਸ 88 FM ਬੜੀਆਂ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਕੋਈ ਮੇਲਾ ਆ ਗਿਆ ਹਾਂਜੀ ਹਾਂਜੀ ਤੁਸੀਂ ਬਿਲਕੁਲ ਸਹੀ ਪਹਿਚਾਣਿਆ ਮੇਲਾ ਤ੍ਰਿੰਜਣਾ ਦਾ ਆ ਗਿਆ ਇਸ ਸਾਲ ਵੀ 3 ਸਪਤੰਬਰ 3 ਸ਼ਨੀਵਾਰ ਨੂੰ ਸ਼ਾਮੀ 6 ਵਜੇ ਤੋਂ ਸ਼ੁਰੂ ਹੋਏਗਾ ਵੋਡਾਫੋਨ ਇਵੈਂਟ ਸੈਂਟਰ ਮੈਨੀਕਿਓਰ ਸਿਟੀ ਵਿਖੇ ਛਿੰਦੋ ਮਿੰਦੋ ਤੇ ਮੀਤੋ ਸਭ ਨੇ ਟਿਕਟਾਂ ਲੈ ਲਈਆਂ ਮੈਂ ਵੀ ਜੀਤ ਕੌਰ ਨੂੰ ਫੋਨ ਕਰ ਲਿਆ 270-07-98 ਤੇ $10 ਦੀ ਟਿਕਟ ਹੈ ਤੇ 5 ਸਾਲ ਤੋਂ ਛੋਟੇ ਬੱਚਿਆਂ ਦੀ ਐਂਟਰੀ ਬਿਲਕੁਲ ਮੁਫ਼ਤ ਪਾਰਕਿੰਗ ਵੀ ਫ੍ਰੀ ਰਹੇਗੀ ਮੇਰੀ ਤਾਂ ਅੱਡੀ ਨੀ ਪੁੰਜੇ ਲੱਗ ਰਹੀ ਮੇਲਾ ਤ੍ਰਿੰਜਣਾ ਦਾ 2016 ਲੇਡੀਜ਼ ਫਨ ਨਾਈਟ ਸੋ ਲੇਡੀਜ਼ ਫਨ ਨਾਈਟ 3 ਸਪਤੰਬਰ ਨੂੰ ਵੋਡਾਫੋਨ ਇਵੈਂਟ ਸੈਂਟਰ ਦੇ ਵਿੱਚ ਨਿਊਜ਼ੀਲੈਂਡ ਸਿੱਖ ਵਿਮਨ ਐਸੋਸੀਏਸ਼ਨ ਦੇ ਵੱਲੋਂ ਹੀ ਇਵੈਂਟ ਕਰਵਾਇਆ ਜਾ ਰਿਹਾ ਲੇਡੀਜ਼ ਨੇ ਕਾਫੀ ਪਹਿਲਾਂ ਵੀ ਇਵੈਂਟ ਦੇਖੇ ਨੇ ਵੈਸੇ ਕੁਝ ਇੱਕ ਇਵੈਂਟਸ ਹੁੰਦੇ ਨੇ ਜਿਹੜੇ ਜਿੱਥੇ ਸਾਰੀ ਫੈਮਿਲੀ ਇਕੱਠੀਆਂ ਜਾਂਦੀ ਹੈ ਪਰ ਜਿਹੜੇ ਇਵੈਂਟ 'ਤੇ ਲੇਡੀਜ਼ ਇਕੱਲੀਆਂ ਜਾਂਦੀਆਂ ਨੇ ਮੇਰੇ ਖਿਆਲ ਹੈ ਉੱਥੇ ਉਹ ਥੋੜ੍ਹਾ ਜਿਹਾ ਖੁੱਲ੍ਹ ਕੇ ਇੰਜੋਏ ਕਰਦੀਆਂ ਨੇ ਨੱਚ ਟੱਪ ਲੈਂਦੀਆਂ ਨੇ ਅਤੇ ਸ਼ਾਇਦ ਉਹਨਾਂ ਦੇ ਜਿਹੜੇ ਰੋਜ਼ਾਨਾ ਜ਼ਿੰਦਗੀ ਦੇ ਜਿਹੜੇ ਰੁਝੇਵੇਂ ਨੇ ਉਹਨਾਂ ਤੋਂ ਉਹਨਾਂ ਨੂੰ ਥੋੜ੍ਹੀ ਜਿਹੀ ਨਜਾਤ ਜ਼ਰੂਰ ਮਿਲ ਜਾਂਦੀ ਹੈ ਕਿਉਂਕਿ ਕਦੇ ਕਦੇ ਕੁਝ ਸੋਚਾਂ ਕੁਝ ਫਿਕਰਾਂ ਦੇ ਵਿੱਚ ਰਹਿ ਕੇ ਅਸੀਂ ਥੋੜ੍ਹੇ ਜਿਹੇ ਆਪਣੀ ਜ਼ਿੰਦਗੀ ਦੇ ਵਿੱਚ ਬੋਰ ਵੀ ਮਹਿਸੂਸ ਕਰਦੇ ਹਾਂ ਸੋ ਮਨੋਰੰਜਨ ਦਾ ਕਾਫੀ ਖਜ਼ਾਨਾ ਤੁਹਾਡੇ ਲਈ ਉੱਥੇ ਹੈ ਲੇਡੀਜ਼ ਦੇ ਲਈ ਅਤੇ ਨਾਲ ਦੀ ਨਾਲ ਜਿੱਥੇ ਔਕਲੈਂਡ ਦੇ ਵਿੱਚ ਲੇਡੀਜ਼ ਨਾਈਟ ਹੈ ਉੱਥੇ ਹੈਮਿਲਟਨ ਦੇ ਵਿੱਚ ਵੀ ਹੈਮਿਲਟਨ ਪੰਜਾਬੀ ਸਪੋਰਟਸ ਐਂਡ ਕਲਚਰ ਕਲੱਬ ਦੇ ਵੱਲੋਂ 10 ਸਪਤੰਬਰ ਨੂੰ ਲੇਡੀਜ਼ ਨਾਈਟ ਕਰਵਾਈ ਜਾ ਰਹੀ ਹੈ ਇਸ ਇਵੈਂਟ ਦੇ ਵਿੱਚ ਵੀ ਜਿਹੜੀਆਂ ਲੇਡੀਜ਼ ਜਾਣਾ ਚਾਹੁੰਦੀਆਂ ਨੇ ਉਹ ਤਿਆਰੀ ਰੱਖਣ, ਆਪਣੇ ਕੱਪੜੇ ਲੱਤੇ, ਪਰਾਂਦੇ, ਜਿਊਲਰੀ ਸਾਰਾ ਕੁਝ ਰੈਡੀ ਕਰਕੇ ਰੱਖਣ। ਸੋ ਦੋ ਲੇਡੀਜ਼ ਨਾਈਟ ਨੇ, ਅਤੇ ਹੋਰ ਆਉਂਦੇ ਦਿਨਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਅਗਸਤ ਦਾ ਮਹੀਨਾ, 21 ਅਗਸਤ ਨੂੰ ਆਡੀਸ਼ਨਸ ਨੇ ਖਿਤਾਬੇ ਆਵਾਜ਼ ਕੋਂਟੈਸਟ ਦੇ ਲਈ, ਸਿੰਗਿੰਗ ਦਾ ਕੋਂਟੈਸਟ ਹੈ ਇਹ, ਅਤੇ ਬਹੁਤ ਸਾਰੇ ਸਿੰਗਰ ਨੇ ਨਿਊਜ਼ੀਲੈਂਡ ਦੇ ਵਿੱਚ, ਵੈਸੇ ਕੁਝ ਇੱਕ ਐਸੀਆਂ ਆਵਾਜ਼ਾਂ ਨੇ ਜਿਹੜੀਆਂ ਉੱਭਰਦੀਆਂ ਹੋਈਆਂ ਆਵਾਜ਼ਾਂ ਨੇ, ਅਤੇ ਉਹਨਾਂ ਨੂੰ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਦਿੱਤਾ ਜਾ ਰਿਹਾ। ਜੇਕੇ ਪ੍ਰੋਡਕਸ਼ਨਸ ਦੀ ਟੀਮ ਅਤੇ ਸਾਂਝ ਸਪੋਰਟਸ ਐਂਡ ਕਲਚਰ ਕਲੱਬ ਦੀ ਟੀਮ ਸਾਂਝੇ ਤੌਰ 'ਤੇ ਇਹ ਉਪਰਾਲਾ ਕਰ ਰਹੇ ਨੇ, ਅਤੇ ਕਾਫੀ ਵਧੀਆ ਪਲੇਟਫਾਰਮ ਉਹਨਾਂ ਸਿੰਗਰਸ ਦੇ ਲਈ ਜਿਹੜੇ ਸਿੰਗਰ ਬਣਨਾ ਚਾਹੁੰਦੇ ਨੇ ਪਰ ਕਈ ਵਾਰ ਉਹਨਾਂ ਨੂੰ ਵਧੀਆ ਪਲੇਟਫਾਰਮ ਨਹੀਂ ਮਿਲਦਾ। ਸੋ ਆਡੀਸ਼ਨਸ ਦੇ ਵਿੱਚੋਂ ਜੇਕਰ ਤੁਹਾਡੀ ਸਿਲੈਕਸ਼ਨਸ ਹੋ ਤੁਹਾਡੀਆਂ ਸਿਲੈਕਸ਼ਨਸ ਹੁੰਦੀਆਂ ਨੇ, ਤੁਸੀਂ ਚੁਣੇ ਜਾਂਦੇ ਹੋ, ਤਾਂ ਤੁਹਾਨੂੰ ਪ੍ਰੋਪਰ 2 ਮਹੀਨੇ ਤੱਕ ਟ੍ਰੇਨਿੰਗ ਵੀ ਦਿੱਤੀ ਜਾਏਗੀ ਤਾਂ ਕਿ ਤੁਸੀਂ ਫਾਈਨਲ ਤੱਕ ਜਾਂਦੇ ਜਾਂਦੇ ਗਾਉਣ ਦੀਆਂ ਹੋਰ ਜਿਹੜੀਆਂ ਬਰੀਕੀਆਂ ਨੇ ਉਹਨਾਂ ਨੂੰ ਵੀ ਸਿੱਖ ਸਕੋ। ਅਤੇ ਜੇਕਰ ਤੁਹਾਡੇ ਵਿੱਚ ਟੈਲੈਂਟ ਹੈ, ਤੁਹਾਨੂੰ ਸ਼ੌਕ ਹੈ ਇਸ ਚੀਜ਼ ਦਾ, ਅਤੇ ਤੁਸੀਂ ਜ਼ਰੂਰ ਕਰਮ ਹੁੰਦਲ ਹੋਰਾਂ ਨੂੰ ਕੰਟੈਕਟ ਕਰ ਸਕਦੇ ਹੋ, ਜਾਂ ਫਿਰ ਤੁਸੀਂ ਜੇਕੇ ਸਟਾਰ ਪ੍ਰੋਡਕਸ਼ਨ ਦੇ ਪੇਜ 'ਤੇ ਜਾ ਸਕਦੇ ਹੋ, ਫੇਸਬੁੱਕ 'ਤੇ ਸਾਂਝ ਸਪੋਰਟਸ ਐਂਡ ਕਲਚਰ ਕਲੱਬ ਦੇ ਪੇਜ 'ਤੇ ਜਾ ਕੇ ਵੀ ਤੁਹਾਨੂੰ ਆਡੀਸ਼ਨ ਫੋਰਮ ਜਾਂ ਫਿਰ ਹੋਰ ਜਿਹੜੀਆਂ ਡੀਟੇਲਸ ਨੇ ਮਿਲ ਜਾਣਗੀਆਂ। ਕੱਲ੍ਹ 15 ਅਗਸਤ ਮੇਰੇ ਖਿਆਲ ਇਹਨਾਂ ਨੇ ਲਾਸਟ ਡੇਟ ਰੱਖੀ ਹੈ ਆਡੀਸ਼ਨਸ ਦੇ ਲਈ ਫੋਰਮ ਭਰਨ ਲਈ, ਸੋ ਤੁਸੀਂ ਇਹਨਾਂ ਨੂੰ ਕੰਟੈਕਟ ਜ਼ਰੂਰ ਕਰ ਲੈਣਾ 0275146477 'ਤੇ। ਅਤੇ ਨਾਲ ਦੀ ਨਾਲ ਸਵਿਮਿੰਗ ਲੈਸਨਸ ਦੇ ਬਾਰੇ ਤੁਹਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰਦੇ ਚੱਲੀਏ। ਔਕਲੈਂਡ ਕਾਊਂਸਲ ਦੇ ਵੱਲੋਂ ਜਿਹੜੇ ਸਾਡੇ ਸੀਨੀਅਰ ਨੇ ਉਹਨਾਂ ਦੇ ਲਈ ਜੇਕਰ ਤੁਸੀਂ ਸਵਿਮਿੰਗ ਸਿੱਖਣਾ ਚਾਹੁੰਦੇ ਹੋ ਤਾਂ ਇੱਕ ਸਪੈਸ਼ਲ ਪ੍ਰੋਗਰਾਮ ਹੈ। ਕੀ ਤੁਸੀਂ ਭਾਰਤੀ ਮੂਲ ਦੇ ਵਡੇਰੀ ਉਮਰ ਦੇ ਨਿਊਜ਼ੀਲੈਂਡ ਵਸਨੀਕ ਹੋ ਅਤੇ ਸਵਿਮਿੰਗ ਸਿੱਖਣੀ ਚਾਹੁੰਦੇ ਹੋ ਤਾਂ ਤੁਸੀਂ ਔਕਲੈਂਡ ਕੌਂਸਲ ਵੱਲੋਂ ਕਰਾਏ ਜਾਣ ਵਾਲੇ 6 ਹਫ਼ਤਿਆਂ ਦੇ ਪ੍ਰੋਗਰਾਮ ਵਿੱਚ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹੋ ਅਤੇ ਸਵਿਮਿੰਗ ਸਿੱਖ ਸਕਦੇ ਹੋ ਕੇਵਲ $3 ਪਰ ਲੈਸਨ। ਇਹ ਕਲਾਸਾਂ 15 ਅਗਸਤ ਤੋਂ ਸ਼ੁਰੂ ਹੋ ਰਹੀਆਂ ਨੇ ਅਤੇ ਮਨਰੇਵਾ, ਓਟਾਰਾ, ਪਾਪਾਟੋਏ ਅਤੇ ਮੈਂਗਰੀ ਵਿੱਚ ਕਲਾਸਿਸ ਲਗਾਈਆਂ ਜਾਣਗੀਆਂ। ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਐਨਰੋਲ ਹੋਣ ਦੇ ਲਈ ਕਾਲ ਕਰੋ ਆਪਣੇ ਪੰਜਾਬੀ ਵੀਰ ਬਲਰਾਜ ਗਿੱਲ ਹੋਰਾਂ ਨੂੰ 0223974844 ਜਾਂ ਫਿਰ 0926909038 'ਤੇ, ਐਕਸਕਲੂਸਿਵਲੀ ਸਪੋਰਟਡ ਬਾਈ ਰੇਡੀਓ ਸਪਾਈਸ। ਸੱਤ ਵੱਜ ਕੇ 54 ਮਿੰਟ ਹੋ ਗਏ ਨੇ ਅਤੇ ਬਹੁਤ ਜਲਦ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਜਤਿੰਦਰ ਪੰਨੂ ਹੋਰਾਂ ਦੇ ਨਾਲ ਪੰਜਾਬ ਤੋਂ। ਪੰਜਾਬ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਬਾਰੇ ਉਹ ਕੀ ਸੋਚਦੇ ਨੇ, ਇਹਨਾਂ ਖਬਰਾਂ 'ਤੇ ਤਬਸਰਾ ਉਹਨਾਂ ਦਾ ਰਹੇਗਾ। ਅਤੇ ਨਾਲ ਨਾਲ ਹੀ ਕਿਉਂਕਿ ਅੱਜ 14 ਅਗਸਤ ਹੈ, ਪਾਕਿਸਤਾਨ ਵਾਲਿਆਂ ਦੇ ਲਈ ਅੱਜ ਆਜ਼ਾਦੀ ਦਿਵਸ ਹੈ, ਭਾਰਤ ਵਾਲੇ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਉਂਦੇ ਨੇ, ਪਰ ਕਿਤੇ ਨਾ ਕਿਤੇ ਉਹਨਾਂ ਦਿਲਾਂ ਦੇ ਵਿੱਚ ਉਹ ਜਿਹੜੀ ਚੀਸ ਜ਼ਰੂਰ ਉੱਠਦੀ ਹੈ ਕਿਉਂਕਿ ਸਾਡਾ ਪੰਜਾਬ ਇਸ ਦਿਨ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ। ਸੋ ਕਰੀ ਕਿਤੇ ਮੇਲ ਰੱਬਾ ਦਿੱਲੀ ਅਤੇ ਲਾਹੌਰ ਦਾ, ਪਤਾ ਨਹੀਂ ਇਹ ਸੰਭਵ ਹੋਏਗਾ ਜਾਂ ਨਹੀਂ, ਪਰ ਫਿਰ ਵੀ ਸਾਡੀਆਂ ਦੁਆਵਾਂ ਸਾਡੀਆਂ ਇੱਛਾਵਾਂ ਹੀ ਨੇ ਕਿਉਂਕਿ ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਬੇਸ਼ੱਕ 2 ਵੱਖ ਵੱਖ ਪੰਜਾਬ ਹੁਣ ਬਣ ਚੁੱਕੇ ਨੇ, ਪਰ ਮੂਲ ਤੌਰ 'ਤੇ ਇਹ ਇੱਕੋ ਹੀ ਪੰਜਾਬ ਹੈ। ਗੀਤ ਆਰਿਫ ਲੋਹਾਰ ਅਤੇ ਸਰਬਜੀਤ ਚੀਮਾ ਹੋਰਾਂ ਦਾ ਆਇਆ ਸੀ ਸਾਂਝਾ ਪੰਜਾਬ, ਇਹ ਗੀਤ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਇਸ ਗੀਤ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਜਤਿੰਦਰ ਪੰਨੂ ਹੋਰਾਂ ਦੇ ਨਾਲ ਲਾਈਵ। ਕੁਝ ਇਹ